ਜਰਾ ਭਰ ਵੀ ਜ਼ਿਆਦਾ ਨਹੀਂ ਕਰਦਾ ਜੀ। ਬਲਾ ਕਿੰਨਾ ਨਾਸਾ ਅਨਫੋਸਮ ਯਤਨਾ, ਲੇਕਿਨ ਲੋਕ ਖੁਦ ਆਪਣੀ ਜਾਨਾਂ 'ਤੇ ਆਪ ਜ਼ੁਲਮ ਕਰਦੇ ਜੀ। ਅੱਲਾ ਦੀ ਜ਼ਾਤ ਉੱਤੇ ਜ਼ੁਲਮ ਦਾ ਤਸੱਵਰ ਹੀ ਨਹੀਂ ਹੋ ਸਕਦਾ ਜੀ। ਹਾਲਾਂਕਿ ਉਹ ਜੋ ਚਾਹੇ ਕਰੇ ਉਹਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ, ਮਗਰ ਇਹਦੇ ਬਾਵਜੂਦ ਬਾਬਾ ਗੈਰ ਜ਼ਾਲਮ ਇਲਾ ਜ਼ਾਲਮ ਨਹੀਂ ਹੈ, ਜ਼ਾਲਮ ਤਾਂ ਇਨਸਾਨ ਖੁਦ ਆਪ ਹੈ ਜੀ। ਅਤੇ ਇਹਦੇ ਤਹਿਤ ਅਸੀਂ ਇਹ ਕਹਿ ਸਕਦੇ ਹਾਂ ਕਿ ਅੱਲਾਹ ਤਾਲਾ ਕੋਲੋਂ ਅਗਰ ਕੋਈ ਜਾਇਜ਼ ਚੀਜ਼ ਮੰਗਣ ਵਾਸਤੇ ਬੰਦਾ ਦੁਆ ਕਰੇ ਤਾਂ ਉਹ ਤਕਦੀਰ ਅਤੇ ਰਜ਼ਾ ਦੇ ਮੁਨਾਫੀ ਨਹੀਂ ਹੈ, ਬੰਦਾ ਦੁਆ ਕਰਦਾ ਰਹੇ। ਨਹੀਂ ਬੇਟਾ, ਮੇਰੀ ਗੱਲ ਸੁਣ ਪੁੱਤਰ, ਇਹ ਵੀ ਲਿਖੇ ਵੀ ਨੇ ਦੁਆ ਮੰਗਣੀ, ਔਰ ਇਹ ਵੀ ਲਿਖੇ ਵੀ ਕਿ ਦੋ ਮੁੰਡੇ ਆਉਣਗੇ ਜਵਾਨ ਜੀ, ਔਰ ਇਹ ਫਲਾਨੀ ਜਗ੍ਹਾ 'ਤੇ ਇੰਨੇ ਵੱਜ ਕੇ ਇੰਨੇ ਮਿੰਟ 'ਚ ਬੈਠਣਗੇ, ਅਤੇ ਉਹਨਾਂ ਦੋ 'ਚ ਇੱਕ ਇਹ ਸਵਾਲ ਕਰੇਗਾ ਜੀ ਲਿਖਿਆ ਜੀ ਬਿਲਕੁਲ, ਔਰ ਇਹ ਵੀ ਲਿਖਿਆ ਵੀ ਦੋ ਇਕੱਠੇ ਬੈਠਣਗੇ ਅਤੇ ਜਿੰਨੇ ਕੋਲ ਆਉਣਗੇ ਵੱਖਰਾ ਬੈਠਾ ਹੈਗਾ। ਸਹੀ ਸਹੀ ਗੱਲ ਜੀ ਬਿਲਕੁਲ। ਔਰ ਜਿੰਨਾ ਕੱਪੜਿਆਂ 'ਚ ਅਸੀਂ ਨਮਾਜ਼ ਪੜ੍ਹ ਰਹੇ ਹਾਂ ਉਹ ਕੱਪੜੇ ਲਿਖੇ ਨੇ, ਅਤੇ ਜਿੰਨਾ ਕੱਪੜਿਆਂ ਨਾਲ ਇਹਨੇ ਟੀ ਵੀ ਵੇਖਣਾ ਉਹ ਕੱਪੜੇ ਵੀ ਲਿਖੇ ਨੇ, ਇੱਕ ਇੱਕ ਚੀਜ਼ ਲਿਖੀ ਹੈ। ਮਗਰ ਮਰ ਜਾ ਸੜ ਜਾ ਜਲ ਜਾ ਇਨਸਾਨ, ਕਦੀ ਇਹ ਗੱਲ ਨਾ ਕਵੇਂ ਕਿ ਮੇਰੇ 'ਤੇ ਅੱਲਾ ਨੇ ਜ਼ਿਆਦਤੀ ਕੀਤੀ। ਜਦ ਮੈਂ ਕਹਿਤਾ ਹੂੰ ਯਾ ਅੱਲਾ ਮੇਰਾ ਹਾਲ ਦੇ, ਜਵਾਬ ਆਤਾ ਹੈ ਬੰਦਾ ਤੋ ਆਪਣਾ ਨਾਮਾ ਅਮਾਲ ਦੇ, ਤੂੰ ਆਪਣੇ ਕੀਤੀ ਨੂੰ ਫੜਿਆ ਮੈਨੂੰ ਕੀ ਕਹਿੰਦਾ, ਮੈਂ ਤੈਨੂੰ ਕੁਛ ਨਹੀਂ ਕਹਿੰਦਾ, ਮੈਂ ਤਾਂ ਐਸੀ ਜ਼ਾਤ ਹਾਂ ਕਿ ਲੋਕ ਤੋਂ ਨੇਕੋ ਕਾਰੋਂ ਕੋ ਢੂੰਢਤੇ ਹੈ ਮਗਰ ਅੱਲਾ ਗੁਨਾਹਗਾਰੋਂ ਕੀ ਤਲਾਸ਼ ਮੇ ਰਹਿਤਾ ਹੈ। ਅੱਲਾ ਕਹਿੰਦੇ ਨੇ ਜੀ ਗੁਨਾਹਗਾਰਾਂ ਨੂੰ ਮੈਂ ਨਾ ਤੂੰ ਆ ਜਾਓ ਅਤੇ ਇਹਨਾਂ ਵਿੱਚ ਚਰਨ ਕੌਣ ਪੁੱਛੇਗਾ। ਜਦੋਂ ਬੰਦਾ ਗੁਨਾਹ ਰੱਜ ਕੇ ਅਤੇ ਫੱਬ ਕੇ ਠੀਕ ਠਾਕ ਕਰ ਲੈਂਦਾ ਫਿਰ ਕਹਿੰਦਾ ਪਤਾ ਨਹੀਂ ਮੈਨੂੰ ਬਖਸ਼ੇ ਜਾਂ ਨਾ ਬਖਸ਼ੇ, ਅੱਲਾਹ ਕਹਿੰਦੇ ਨੇ ਤੂੰ ਬਿਲਕੁਲ ਫਿਕਰ ਨਾ ਕਰ, ਮੈਂ ਤੈਨੂੰ ਖੁਦ ਆਵਾਜ਼ ਦੇ ਰਿਹਾ ਅਤੇ ਆਉਣ ਦੀ ਗੱਲ ਕਰ, ਤੇਰੇ ਆਉਣਾ ਹੀ ਦੇਰ ਹੋ ਸਕਦੀ, ਮੇਰੇ ਰਾਜ਼ੀ ਹੋਣੀ ਦੇਰ ਨਹੀਂ ਹੋ ਸਕਦੀ। ਹਜ਼ਰਤ ਸਾਹਿਬ ਤੁਹਾਡੇ 'ਤੇ ਕੋਈ ਪਿੰਡ ਦਾ ਚੌਧਰੀ ਜਾਂ ਕੋਈ ਵੱਡਾ ਬੰਦਾ ਨਾਰਾਜ਼ ਹੋ ਜਾਏ, ਤੁਸੀਂ ਪਹਿਲੇ ਬੱਚਾ ਕੋਈ ਭੇਜੋਗੇ ਕਿ ਚੋਰੀ ਸਾਦਾ ਮੂਡ ਵੇਖੋ, ਲੇਕਿਨ ਅੱਲਾਹ ਕਹਿੰਦੇ ਮੇਰੇ ਮੂਡ ਦੀ ਵੇਖਣ ਦੀ ਜ਼ਰੂਰਤ ਕੋਈ ਨਹੀਂ, ਮੂਡ ਤਾਂ ਤੇਰਾ ਹੀ ਖਰਾਬ ਹੁੰਦਾ, ਮੈਂ ਤਾਂ ਹਰ ਵੇਲੇ ਮੂਡ 'ਚ ਰਹਿੰਦਾ, ਮੈਂ ਤਾਂ ਤੇਰਾ ਮਨ ਤੈਨੂੰ ਪਤਾ ਨਹੀਂ ਕੀ ਹੁੰਦਾ, ਤੂੰ ਸਾਡੇ ਨਾਲ ਐਵੇਂ ਲੜਾਈਆਂ ਕਰਦਾ, ਤੇਰਾ ਹੱਕ ਕੀ ਬਣਦਾ, ਕੁੱਤਾ ਬਣਾਉਂਦਾ ਤਾਂ ਭੌਂਕਦਾ ਰਹਿੰਦਾ, ਗਦਾ ਬਣਾਉਂਦਾ ਹੀਂਗਦਾ ਰਹਿੰਦਾ, ਅਗਰ ਤੈਨੂੰ ਮੱਛਰ ਬਣਾਉਂਦਾ ਤਾਂ ਲੋਕ ਕਹਿੰਦੇ ਮੱਛਰ ਮਾਰ ਤੇਲ ਲੈ ਲਓ, ਮੱਛਰ ਮਾਰਨਾ ਤੈਨੂੰ ਮੱਛਰ ਮਾਰਨ ਵਾਲਾ ਤੇਲ ਅਗਲੇ ਲੈ ਕੇ ਤੈਨੂੰ ਮੱਛਰ ਬਣੇ ਨੂੰ ਮਾਰ ਦੇ, ਸ਼ੁਕਰ ਕਰ ਤੂੰ ਇਨਸਾਨ ਬਣਿਆ, ਸੋਹਣੇ ਰਸੂਲੀ ਉਮਤ ਵਿੱਚ ਦਾਖਲ ਹੋ ਗਏ, ਅਤੇ ਜਿਨ੍ਹਾਂ ਦੀ ਵਜ੍ਹਾ ਨਾਲ ਤੈਨੂੰ ਅੱਲਾ ਨੇ ਸਹੀ ਲੈਣਾ ਉੱਤੇ ਲਾਇਆ ਹੈ ਉਹਦੇ ਹੱਕ ਦੁਆ ਕਰ। ਤਿੰਨ ਹੀ ਤਾਂ ਬਾਪ ਨੇ, ਇੱਕ ਨਸਬੀ ਬਾਪ, ਇੱਕ ਜਿਹਨੇ ਤੈਨੂੰ ਬੇਟੀ ਦੇ ਦਿੱਤੀ, ਇੱਕ ਉਹ ਜਿਹੜਾ ਤੈਨੂੰ ਜਹਾਨਮ ਵਿੱਚ ਚੁੱਕ ਕੇ ਜੰਨਤ ਪਹੁੰਚਾਉਂਦਾ। ਸਹੀ, ਤਿੰਨ ਬਾਪ ਨੇ, ਜਿਹੜਾ ਨਸਬੀ ਬਾਪ ਉਹਨੇ ਤੈਨੂੰ ਕੋਠੀ ਲੈ ਕੇ ਦੇ ਦੇਣੀ, ਘਰ ਲੈ ਦੇਗਾ, ਜਹਾਜ਼ ਲੈ ਦੇਗਾ, ਅਤੇ ਜਿਹੜਾ ਜਿਹਨੇ ਬੇਟੀ ਦਿੱਤੀ ਉਹ ਇਸ ਹੈਸੀਅਤ ਨਾਲ ਬਾਪ ਬਣ ਗਿਆ ਕਿ ਉਹਨੇ ਬੇਟੀ ਤੈਨੂੰ ਦੇ ਦਿੱਤੀ, ਉਹਨੇ ਬੇਟੀ ਦੇ ਦਿੱਤੀ, ਬਾਪ ਬਣ ਗਿਆ। ਅਤੇ ਜਿਹੜਾ ਮੁਅੱਲਮ ਹੈ, ਮੁਦਰਸ ਹੈ, ਔਰ ਉਹ ਲੈਕਚਰਾਰ ਹੈ, ਮੁਅੱਲਮ ਹੈ, ਮੁਦਰਸ ਹੈ, ਵਾਇਦ ਹੈ, ਖਤੀਬ ਹੈ, ਉਹਨੇ ਕੋਈ ਗੱਲ ਕਹੀ ਅਤੇ ਤੂੰ ਜਹਨਮ ਦੇ ਕਰੀਬ ਹੋਇਆ, ਐਸਾ ਉਹਨੇ ਚੁੱਕ ਕੇ ਤੈਨੂੰ ਜੰਨਤ ਦੇ ਕਰੀਬ ਕਰ ਦਿੱਤਾ। ਮੀਆਂ ਮੁਹੰਮਦ ਬਾਕਰ ਸਾਹਿਬ ਰਹਿਮਤੁੱਲਾਹ ਅਲੈਹ ਇੱਕ ਦਿਨ ਮੈਨੂੰ ਕਹਿਣ ਲੱਗੇ, ਅਗੇ ਭਰਾ ਮੈਂ ਅਗੇ ਤੇਰੇ ਕੋਲ ਇੱਕ ਮਸਲਾ ਪੁੱਛਣਾ ਹੈ। ਹੁਣ ਉਹਨਾਂ ਮੈਨੂੰ ਮੇਰੇ ਕੋਲ ਮਸਲਾ ਕੀ ਪੁੱਛਣਾ ਸੀ, ਅਗੇ ਭਰਾ ਇਹ ਗੱਲ ਦੱਸ ਵੀ ਤੇਰੇ ਕੋਲ ਇੱਕ ਆਲਮ ਆਇਆ ਅਤੇ ਇੱਕ ਮੁਜਾਹਿਦ ਆਇਆ, ਤੂੰ ਭੁੱਖ ਦੋਹਾਂ ਨੂੰ ਲੱਗੀ, ਤੂੰ ਕਿਹਨੂੰ ਰੋਟੀ ਖਵਾਵੇਂਗਾ। ਮੈਂ ਕਿਹਾ ਜੀ ਮੁਜਾਹਿਦ ਨੂੰ ਖਾਣੀ ਚਾਹੀਦੀ ਹੈ, ਅੱਛਾ ਇਹ ਕਹੇ ਦੱਸ ਮੁਜਾਹਿਦ ਦੀ ਸ਼ਾਨ ਜ਼ਿਆਦਾ ਕਿ ਆਲਮ ਦੀ। ਮੈਂ ਕਿਹਾ ਜੀ ਮੁਜਾਹਿਦ ਦੀ ਸ਼ਾਨ ਜ਼ਿਆਦਾ, ਕਫਨੀਆਂ ਟਾਕੀਆਂ ਨੇ ਸਿਰ 'ਤੇ ਰੱਖੀਆਂ ਹੋਈਆਂ ਨੇ, ਸ਼ਹਾਦਤ ਦਾ ਤਾਲਬ ਹੈ ਆਉਂਦੇ ਨੇ, ਤੈਨੂੰ ਸਮਝ ਹੀ ਕੋਈ ਨਹੀਂ ਹੈਗੀ। ਉਹ ਕਮਲਿਆ ਮੁਜਾਹਿਦ ਨੇ ਜਦੋਂ ਗੋਲੀ ਮਾਰਨੀ ਸਿੱਖ ਨੂੰ, ਹਿੰਦੂ ਨੂੰ, ਯਹੂਦੀ ਈਸਾਈ ਨੂੰ, ਉਹ ਸਿੱਧੀ ਉਹਨੂੰ ਜਨਮ ਲੈ ਜਾਏਗੀ ਉਹ ਸਿੱਖ ਨੂੰ। ਅਤੇ ਜੇ ਆਲਮੇ ਦੀਨ ਦੀ ਗੋਲੀ ਵੱਜ ਗਈ ਉਹਨੂੰ ਜਨਮ ਚੁੱਕ ਕੇ ਜਨਮ ਹੁੰਦਾ। ਇਸ ਵਾਸਤੇ ਦੀਨ ਦਾ ਇਲਮ ਪੜ੍ਹ ਰੱਜ ਕੇ ਅਤੇ ਲੋਕਾਂ ਨੂੰ ਸਮਝਾਵੀ। ਇੱਕ ਬੰਦਾ ਵੀ ਰਹਿ ਰਾਸਤੇ ਆ ਗਿਆ ਲਾਭੇ ਕਰਾ ਜਨਾਂ ਖੇਡੂ ਲੱਗ ਮੈਨੂੰ ਹੋਰੇ ਨਾਮ। ਇੱਕ ਐ ਅਲੀ ਚੱਲਿਆ ਤੂੰ, ਤੇਰੇ ਹੱਥ ਚੰਡਾ ਦਿੱਤਾ ਹੈ, ਅੱਲਾ ਨੇ ਫਤਿਹ ਕਰਨੀ, ਮਗਰ ਯਾਦ ਰੱਖੀ ਤੇਰੇ ਹੱਥੋਂ ਇੱਕ ਬੰਦਾ ਵੀ ਮੁਸਲਮਾਨ ਹੋ ਜਾਏ ਤੂੰ ਉਹਦਾ 360 ਜੋੜ ਜਹਨਮ ਦੀ ਅੱਗ ਤੂੰ ਆਜ਼ਾਦ ਕਰ ਦੇ ਮੁਸਲਮਾਨ ਕਰਕੇ, ਅੱਲਾ ਤੇਰੇ 360 ਜੋੜ ਨੂੰ ਜਹਨਮ ਦੀ ਅੱਗ ਤੋਂ ਆਜ਼ਾਦ ਕਰੇਗਾ। ਬਸ ਰੋਟੀ ਦੀ ਫਿਕਰ ਲੱਗੀ, ਰੋਟੀ ਖਾਓ ਅਤੇ ਦੌੜ ਧੂਪ ਕਰੋ ਅਤੇ ਪੈਸੇ ਦੀ ਗਿਣਤੀ ਕਰੋ ਔਰ ਡਾਲਰਾਂ ਦੀ ਮਿਹਨਤ ਕਰੋ। ਇਸ ਕੰਮ 'ਤੇ ਲੋਕ ਲੱਗੇ ਨੇ ਠੀਕ ਠਾਕ, ਰੱਜ ਕੇ ਅਤੇ ਫੱਬ ਕੇ ਅਤੇ ਦੌੜ ਐਸੀ ਲੱਗੀ ਵੀ ਬਰੇਕ ਹੀ ਕੋਈ ਨਹੀਂ। ਸਾਈਕਲਾਂ ਨੂੰ ਬਰੇਕ ਹੈਗੀ, ਗੱਡੀਆਂ ਨੂੰ ਬਰੇਕ ਹੈ, ਇਹਨੂੰ ਬਰੇਕ ਕੋਈ ਨਹੀਂ। ਇਹਨੂੰ ਕੋਈ ਵੀ ਨਹੀਂ ਕਹਿੰਦਾ, ਜੇ ਕੋਈ ਪਿੱਛੋਂ ਪਕੜਦਾ ਤੂੰ ਕਹਿੰਦਾ ਕੀ ਕਰਨ ਡਿਆ ਯਾਰ ਮੈਨੂੰ ਦੌੜਨ ਦੇ ਨੱਸਣ ਦੇ ਪਾਈ ਦਿੰਦੇ। ਪੈਸਾ ਪੈਸਾ ਜਦੋਂ ਦੱਸਾਂ ਬੰਦੇ ਦੇ ਅੰਦਰ ਹਿਰਸ ਅਤੇ ਲਾਲਚ ਆ ਜਾਏ ਉਹਨੇ ਦੀਨ ਦਾ ਕੀ ਕੰਮ ਕਰਨਾ। ਜਿੰਨੇ ਵਿੱਚ ਅੱਲਾ ਰੱਖੇ ਬਸ ਖੁਸ਼ ਰਹੇ। ਦੋ ਮਿੰਟ ਵਾਸਤੇ ਤੁਸੀਂ ਅਰਬਪਤੀ ਵੀ ਹੋ ਗਏ ਹੋ, ਪਤਾ ਲੱਗ ਗਿਆ ਤੁਸੀਂ ਅਰਬਪਤੀ ਹੋ, 10 ਮਰੱਬਿਆਂ ਦੇ ਮਾਲਕ ਹੋ, 10 ਕੋਠੀਆਂ ਤੁਹਾਡੇ ਕੋਲ ਨੇ, 20 ਪਲਾਟ ਨੇ, ਫਿਰ ਤੁਹਾਨੂੰ ਸਰਖਾਬ ਦੇ ਪਰ ਲੱਗ ਜਾਣਗੇ, ਰੋਟੀ ਖਾਣੇ ਨੇ ਦੋ, ਉਹ ਵੀ ਜੇ ਹਜ਼ਮ ਹੋ ਜਾਣ, ਤੁਹਾਡੇ ਘਰ 100 ਮਣ ਗੰਦਮ ਪਈ, ਮੇਰੇ ਘਰ 1 ਮਣ ਵੀ ਨਹੀਂ, ਅਤੇ ਖਾਣੇ ਤੁਸੀਂ ਵੀ 100 ਮਣ ਗੰਦਮ ਵਾਲੇ ਵੀ ਰੋਟੀ 2 ਹੀ ਖਾਣਗੇ, ਅਤੇ ਮੇਰੇ ਘਰ ਰੋਟੀ ਨਹੀਂ ਹੈਗੀ 1 ਮਣ ਦਾਣੇ ਵੀ ਨਹੀਂ, ਅਤੇ ਮੈਂ ਵੀ 2 ਹੀ ਰੋਟੀਆਂ ਖਾਣੀਆਂ, ਫਰਕ ਕਿੰਨਾ ਵੀ ਬਸ। ਫਿਰ ਤਾਰੀਫਾਂ ਹੋ ਰਹੀਆਂ ਨੇ, ਕੋਠੀ ਮਾਸ਼ਾਅੱਲਾ, ਦਰਵਾਜ਼ੇ ਦੀ ਕਿਆ ਬਾਤ ਹੈ, ਸੂਫੇ ਸੈੱਟ ਦੀ ਕਿਆ ਬਾਤ ਹੈ, ਕੁਰਸੀਆਂ ਕਿੰਨੀਆਂ ਸੋਹਣੀਆਂ ਲੱਗੀਆਂ ਨੇ, ਲੱਕੜ ਦੀ ਤਾਰੀਫ, ਲੋਹੇ ਦੀ ਤਾਰੀਫ, ਇੱਟਾਂ ਦੀ ਤਾਰੀਫ ਹੋ ਰਹੀ ਹੈ, ਅੱਲਾ ਦਾ ਰਿਜ਼ਕ ਦੀ ਤਾਰੀਫ ਕਰ ਰਿਹਾ ਰਜ਼ਾਕ ਦੀ ਘਰ ਸੂਰਤ ਵੇਖ ਕੇ ਕਹਿੰਦਾ ਕਿਆ ਬਾਤ ਹੈ, ਅੱਲਾ ਕਹਿੰਦਾ ਮੁਸੱਬਰ ਨੂੰ ਵੇਖ ਜਿਹਨੇ ਤੇਰੀ ਜੀ ਸੂਰਤ ਬਣਾਈ ਹੈ। ਕੁਰਸੀ ਤੇ ਤੂੰ ਬੈਠੀਏ ਲੇਕਿਨ ਬਿਠਾਉਣ ਵਾਲਾ ਕੌਣ ਹੈ? ਉਹਨੂੰ ਬਿਠਾਉਣ ਦਾ ਵੱਲ ਵੀ ਆਉਂਦਾ, ਉਹਨੂੰ ਗਿਰਾਉਣ ਦਾ ਵੀ ਵੱਲ ਆਉਂਦਾ, ਉਹਨੂੰ ਡਾਢੇ ਵੱਲ ਆਉਂਦੇ, ਅਤੇ ਕੱਲ ਹੁਣ ਪਕੜਾ ਦੁਨੀਆਂ ਦੇ ਵਿੱਚ, ਕੱਲ੍ਹ ਪਕੜੇਗਾ ਤੇਰੇ ਛਡਾਣੇ ਕਿੰਨੇ। ਕੋਈ ਨਹੀਂ ਪੁੱਤਰ, ਵਾਹ ਜਿੰਦਾ ਆਪਣੀ ਕਿੱਡਾ ਵੱਡਾ ਦੋਸਤ ਦੋਸਤ ਹੋਵੇ, ਜਦੋਂ ਇੱਕ ਫੌਤ ਹੋ ਜਾਂਦਾ ਦੂਜਾ ਦੋਸਤ ਕਹਿੰਦਾ ਮੈਂ ਇਹਦੇ ਨਾਲ ਕਬਰ 'ਚ ਪੈ ਜਾਣਾ। ਸਭ ਐਵੇਂ ਡੀਂਗ ਫਜ਼ੂਲ ਗੱਲਾਂ ਨੇ, ਕੁਛ ਵੀ ਨਹੀਂ ਹੈਗਾ। ਉਹ ਜਿਹੜੀ ਬੀਵੀ ਉਹ ਨਹੀਂ ਨਾਲ, ਖਾਵਾਂ ਤੋਂ ਮਰ ਗਿਆ ਉਹ ਵੀ ਨਹੀਂ ਨਾਲ ਜਾਂਦੀ, ਜਿਸ ਬਾਪ ਨੂੰ ਇੰਨਾ ਪਿਆਰ ਸੀ ਬੇਟੇ ਨਾਲ ਉਹ ਵੀ ਨਾਲ ਨਹੀਂ ਜਾਂਦਾ। ਬਸ ਇਸ ਤਰ੍ਹਾਂ ਪੁੱਤਰ ਬਣਿਆ ਕੰਮ। ਧਿਆਨ ਨਾਲ ਮੇਰਾ ਪੁੱਤਰ, ਕੋਈ ਗੱਲ ਨਹੀਂ, ਆਪ ਰਹਿਣੇ ਨੇ, ਛੋਟੀ ਕੋਈ ਮੇਜ ਲੈ ਆ, ਹਾਂ ਛੋਟੀ ਲੈ ਮੇਰਾ ਪੁੱਤਰ, ਚਲੋ ਹੈ ਠੀਕ ਹੋ ਗਿਆ। ਮੈਂ ਪੜ੍ਹਾ ਰਿਹਾ ਸਾਂ ਤਾਲਬ ਇਲਮਾਂ ਨੂੰ, ਅਤੇ ਇੱਕ ਮੁੰਡਾ ਕਹਿਣ ਲੱਗਾ ਜੀ ਜੰਨਤ ਚਾਹ ਵੀ ਮਿਲੇਗੀ। ਮੈਂ ਕਿਹਾ ਪੁੱਤਰ ਵਾਲਾ ਕੌਣ ਸੀ ਆ ਮਾਂ ਤਸ਼ਤਈ ਅਨਖੋ ਸਕੂਨ, ਜੋ ਮੰਗੋਗੇ ਵੀ ਦੇ, ਪਰ ਤੇਰਾ ਚਾਹ ਦੇ ਦਿਲ ਕਰਦਾ ਤਾਂ ਚਾਹ ਵੀ ਮਿਲ ਲਵੋ, ਵਿਚ ਮਿਲਾ ਕਰੋ। ਤੁਸੀਂ ਵੀ ਪੀਂਦੇ ਥੋੜ੍ਹੇ? ਨਹੀਂ ਪੁੱਤਰ ਮੈਂ ਪੀਂਦਾ। ਅੱਛਾ ਜਿਹੜਾ ਗੁੱਸਾ ਹੈਗਾ ਜੀ ਪੁੱਤਰ, ਗੁੱਸਾ ਗੁੱਸਾ, ਹਾਂ ਇਨਸਾਨ ਬੜੀ ਕੋਸ਼ਿਸ਼ ਕਰਦਾ ਕਿ ਮੈਂ ਗੁੱਸਾ ਨਾ ਕਰਾਂ ਕਿਸੇ ਚੀਜ਼ 'ਤੇ, ਲੇਕਿਨ ਬਾਅਦ ਵਕਤ ਐਸਾ ਹੁੰਦਾ ਕਿ ਕੰਟਰੋਲ ਨਹੀਂ ਰਹਿੰਦਾ ਉਹਦੇ 'ਤੇ, ਫਿਰ ਬੜੀ ਤਕਲੀਫ ਹੁੰਦੀ ਬਾਅਦ 'ਚ ਗੁੱਸਾ ਕਰਨ ਦੇ ਬਾਅਦ। ਸਾਡੇ ਕੋਲ ਕਿੰਨੇ ਸਾਰੇ ਲੋਕ ਆਉਂਦੇ ਨੇ ਕਹਿੰਦੇ ਜੀ ਗੁੱਸੇ 'ਚ ਆ ਕੇ ਬੀਵੀ ਨੂੰ ਤਲਾਕ ਦੇ ਦਿੱਤੀ। ਅਸੀਂ ਕਹਿੰਦੇ ਕਿ ਨਬੀ ਕਰੀਮ ਨੇ ਫਰਮਾਇਆ ਕਿ ਪਹਿਲਵਾਨ ਉਹ ਨਹੀਂ ਹੈਗਾ ਜਿਹੜਾ ਕਿਸੇ ਨੂੰ ਚਿੱਤ ਲਿਟਾ ਦੇਵੇ, ਪਹਿਲਵਾਨ ਉਹ ਹੈਗਾ ਜਿਹੜਾ ਗੁੱਸੇ ਦੇ ਵੇਲੇ ਆਪਣੇ ਆਪ 'ਤੇ ਕਾਬੂ ਪਾ ਲਵੇ, ਕੰਟਰੋਲ ਕਰੇ, ਆਊਟ ਆਫ ਕੰਟਰੋਲ ਨਾ ਆਵੇ। ਇੱਕ ਆਦਮੀ ਆਇਆ ਕਹਿਣ ਲੱਗ ਗੱਲ ਹੈ ਜੇ ਨਬੀ ਜੀ ਤੂੰ ਵਜ਼ੀਫਾ ਹੀ ਦੱਸ ਦਿਓ। ਪਰ ਮੈਂ ਲਾ ਤੱਕ ਸਰ ਗੁੱਸੇ 'ਚ ਪੁੱਤਰ ਨਾ ਆਇਆ ਕਰ ਜੀ ਹੋਰ ਕੋਈ ਵਜ਼ੀਫਾ। ਪਰ ਮੈਂ ਲਾ ਤੱਕ ਸਰ ਜੇ ਹੋਰ ਕੋਈ ਵਜ਼ੀਫਾ। ਪਰ ਮੈਂ ਲਾ ਸਕਦਾ ਤੂੰ ਸੁਭਾਅ ਨਾਲ ਆਪਣੇ ਤੇਰਾ ਕੰਮ ਨਹੀਂ ਬਣਨਾ, ਤੂੰ ਗੈਰ ਹੋ ਗਿਆ ਉਸਦਾ ਸ਼ਿਕਾਰ ਨਾ ਹੋ, ਕਿ ਚੀਜ਼ ਨਾ ਦਿਨ ਹਰ ਵੇਲੇ ਚੜੇ ਰਹਿਣ, ਮੱਥੇ 'ਤੇ ਤੀਵਰੀ ਹਰ ਵੇਲੇ ਰਹਿੰਦੀ ਆ, ਤੂੰ ਮਲਕੁਲ ਮੌਤ ਹੀ ਬਣਿਆ ਰਹਿੰਦਾ। ਮੇਰਾ ਭਗਤ ਬੰਦਾ ਬਣ ਕੀ ਹੋ ਗਿਆ ਤੈਨੂੰ? ਗੁੱਸੇ ਦੇ ਵਕਤ ਇਬਲੀਸ ਬੜਾ ਕੰਮ ਲੈਂਦਾ ਉਹਦੇ ਕੋਲ, ਬਹੁਤ ਜ਼ਿਆਦਾ ਲੈਂਦਾ। ਜਿਸ ਬੰਦੇ ਨੂੰ ਉਹਨੇ ਕਾਬੂ 'ਚ ਕਰਨਾ ਉਹਨੂੰ ਗੁਸੀਲ ਬਣਾ ਦਿੰਦਾ। ਉਹ ਦੀਨ ਦੁਨੀਆ ਵਿੱਚ ਗੁੱਸਾ ਇੰਨਾ ਖਤਰਨਾਕ ਹੈ ਵੀ ਦੁਨੀਆ ਵੀ ਨਹੀਂ ਪੂਰੀ ਮਿਲਦੀ ਅਤੇ ਦੀਨ ਵੀ ਪੂਰਾ ਨਹੀਂ ਮਿਲਦਾ। ਬਲਕਿ ਫਰਮਾਇਆ ਲਾ ਤੱਕ ਦੇ ਬੈਨਸ ਰਹਿਣੇ ਵਨ ਤੱਕ ਅਜ਼ਬਾਨ ਐ ਕਾਜ਼ੀ ਮਜਿਸਟਰੇਟ ਜੱਜ, ਤੂੰ ਫੈਸਲਾ ਨਹੀਂ ਕਰਨਾ ਹੋਵੇਗਾ ਦੋ ਬੰਦੇ ਦਰਮਿਆਨ ਵੀ ਜਦੋਂ ਤੂੰ ਗੈਰੋ ਕਦਮ ਵਿੱਚ ਬੈਠਾ। ਕਿਉਂ? ਇਸ ਵਾਸਤੇ ਕੁੱਲ ਵਿੱਚ ਤੇਰੀ ਕਲਮ ਗਲਤ ਲਿਖੇਗੀ। ਉਸਤੇ ਦੇ ਲਿਹਾਜ਼ ਨਾਲ ਬੇਟਾ ਚਾਰ ਕਿਸਮਾਂ ਨੇ ਇਨਸਾਨ। ਇੱਕ ਕਿਸਮ ਪੁੱਤਰ ਉਹ ਹੈ ਗੁੱਸਾ ਆਇਆ ਬਹੁਤ ਜਲਦੀ ਅਤੇ ਉਵੇਂ ਜਲਦੀ ਨਾਲ ਹੀ ਚਲਾ ਗਿਆ। ਫਰਮਾਇਆ ਇੱਕ ਗੱਲ ਚੰਗੀ ਹੈ ਅਤੇ ਇੱਕ ਗੱਲ ਬੁਰੀ ਹੈ, ਦੋਨੋਂ ਬਰੋਬਰ ਬਰਾਬਰ ਨਾ ਸਵਾਬ ਨਾ ਅਜ਼ਾਬ। ਇੱਕ ਉਹ ਬੰਦਾ ਜਿਹਨੂੰ ਗੁੱਸਾ ਜਲਦੀ ਆਉਂਦਾ ਹੈ ਅਤੇ ਦੇਰ ਨਾਲ ਜਾਂਦਾ, ਆਉਣਾ ਅਤੇ ਹੁਣੇ ਆ ਜਾਏਗਾ, ਜਾਣਾ ਤਾਂ ਸਾਲ ਤਾਂ ਲੱਗੇਗਾ ਨਾ। ਸਹੀ, ਇਹ ਸਭ ਤੋਂ ਗੰਦਾ ਆਦਮੀ ਹੈ। ਇੱਕ ਉਹ ਹੈਗਾ ਜਿਹਨੂੰ ਦੇਰ ਨਾਲ ਹੀ ਗੁੱਸਾ ਆਉਂਦਾ ਅਤੇ ਦੇਰ ਨਾਲ ਹੀ ਜਾਂਦਾ, ਆਇਆ ਸਾਲ ਦੇ ਬਾਅਦ ਅਤੇ ਜਾਣਾ ਵੀ ਸਾਲ ਦੇ ਬਾਅਦ, ਉਹ ਵੀ ਬਰੋਬਰ ਬਰਾਬਰ। ਚੰਗਾ ਕੌਣ ਹੈ ਜਿਹਨੂੰ ਬੜੀ ਦੇਰ ਅਤੇ ਮੁੱਦਤ ਤਵੀਲ ਦੇ ਬਾਅਦ ਆਵੇ ਗੁੱਸਾ ਅਤੇ ਜਾਣ ਲੱਗੇ ਇੱਕ ਮਿੰਟ ਲੱਗੇ? ਸਹੀ, ਬਿਲਕੁਲ। ਇਮਾਮ ਬੁਖਾਰੀ ਰਹਿਮਤੁੱਲਾਹ ਅਲੈਹ ਜਿਸ ਦਵਾਤ ਵਿੱਚ ਕਲਮ ਪਾ ਕੇ ਰੁਸ਼ਨਾਈ ਲਿਖਦੇ ਹੁੰਦੇ ਸਨ ਹਦੀਸ ਪਾਕ, ਉਸ ਰੁਸ਼ਨਾਈ ਨੂੰ ਉਹਨਾਂ ਦੀ ਲੌਂਡੀ ਨੇ ਠੁੱਕ ਕਰ ਮਾਰੀ, ਪੈਰ ਦੀ ਤੋਂ ਗਿਰ ਕੇ ਫਿਰ ਸਿਆਹੀ ਸਿਆਹੀ ਖਤਮ ਹੋ ਗਈ। ਅਤੇ ਬਜਾਏ ਇਸ ਬਾਤ ਦੇ ਕਿ ਉਹਦੇ ਕੋਲ ਐਕਸ਼ਨ ਲੈਣ, ਉਹਨੂੰ ਆਜ਼ਾਦ ਕਰ ਦਿੱਤਾ। ਲੋਕਾਂ ਨੇ ਕਿਹਾ ਇਹ ਤੁਸੀਂ ਕੀ ਕੀਤਾ? ਕਹਿੰਦੇ ਨੇ ਫਿਰ ਇਹ ਕੱਲ੍ਹ ਫਿਰ ਹੋਵੇਗੀ, ਕੱਲ੍ਹ ਇੰਝ ਹੋਵੇਗਾ, ਫਿਰ ਮੈਨੂੰ ਗੁੱਸਾ ਆਵੇਗਾ, ਮਸਲਾ ਖਰਾਬ ਹੋ ਜਾਵੇਗਾ, ਇਹਦਾ ਵਜੂਦ ਹੀ ਖਤਮ ਕਰੋਗੇ, ਇਹਨੂੰ ਆਜ਼ਾਦ ਕਰ ਦਿੱਤਾ। ਸਹੀ, ਨਾਲੇ ਪੁੱਤਰ ਦੀਨ ਦੀਆਂ ਅਤੇ ਦੁਨੀਆ ਦੀਆਂ ਕਾਮਯਾਬੀਆਂ ਇਸ ਗੱਲ ਵਿੱਚ ਹੈ ਕਿ ਜ਼ਰਫ ਤੇਰਾ ਵਜ਼ੀਫ ਬਸੀ ਹੋਵੇ। ਉਸ ਦਿਨ ਵੀ ਸ਼ਾਇਦ ਦੱਸਿਆ ਹੋਵੇ, ਕੁਰਾਨ ਨੇ ਕਿਹਾ ਅਫਲਾ ਯਨ ਜ਼ੁਰੂਨ ਇਲਲ ਇਬਲ ਕੈਫਾ ਖੁਲਕਤ ਵ ਇਲਲ ਸਮਾਏ ਕੈਫਾ ਰੂਫਿਅਤ ਵ ਇਲਲ ਜਿਬਾਲ ਕੈਫਾ ਨੁਸਿਬਤ ਵ ਇਲਲ ਅਰਜ਼ ਕੈਫਾ ਸੁਦਰ ਫਜ਼ਕਰ। ਕਿਆ ਇਹ ਲੋਕ ਦੇਖਤੇ ਨਹੀਂ ਹੈ ਉਂਟੋਂ ਕੋ ਕੈਸੇ ਪੈਦਾ, ਆਸਮਾਨ ਕੋ ਕੈਸੇ ਬੁਲੰਦ ਕੀਆ ਗਿਆ, پہاڑوں کو کیسے نصب کیا گیا, میکھیں گاڑی گئیں زمین پر, زمین کو نہیں دیکھتے کہ کیسے پھیلا دی گئی. فذکر, لوگوں کو سمجھاؤ, آواز کرو. ہوں ذکر دینا چون چیزوں کی تعلق ہے؟ تعلق ہے پتر کہ اگر تم مبلغ بن کے اس میدان اتریا تو چار وصف پیدا کر. اونٹ ورگا تیرے صبر ہوئے جا دس دس دن پانی نہیں پیندا. اللہ آسمان ورگی تیرے خودداری ہوئے, پہاڑ وانگ تیرا ایمان مضبوط ہوئے, تو زمین وانگ تیرا سینہ فراغ ہوئے. یہ نہ چونڈی تیرے کوئی وڈے تے کوئی تے جاویں کتھے. ਇਸ ਵਾਸਤੇ ਦੇਖੋ ਨਾ ਤੁਹਾਡੀ ਹੁਣ ਕਿੱਡੀ ਬਾਡੀ, ਦੋ ਢਾਈ ਮਿੰਟ ਤੁਹਾਡੀ ਦਾ ਵਜ਼ਨ ਹੋਣਾ ਹੈ. ਅਤੇ ਹੁਣ ਤੁਹਾਡੇ ਵਰਗੇ ਬੰਦੇ ਜੋ ਇੱਕ ਚੀਜ਼ ਚੜ੍ਹੇ ਉਹਨਾਂ ਨੂੰ ਅਤੇ ਦਾੜੀ ਮਾਸ਼ਲ ਰੱਖੀ ਹੋਏ ਉਹ ਤਾਂ ਵੈਸੇ ਨਹੀਂ ਪਾਉਂਦਾ. ਇਮਾਮ ਗਜ਼ਾਲੀ ਇੱਕ ਨੁਸਖਾ ਬੜਾ ਦੱਸਦੇ ਨੇ. ਉਹ ਕਹਿੰਦੇ ਨੇ ਵੀ ਜਿਸ ਬੰਦੇ ਨੂੰ ਗੁੱਸਾ ਆਵੇ ਉਹਦਾ ਫੋਟੋ ਲੈ ਲਓ, ਤਸਵੀਰ ਖਿੱਚ ਲਓ ਕੈਮਰਾ. ਅਤੇ ਜਿਸ ਵੇਲੇ ਹਜ਼ਰਤ ਸਾਹਿਬ ਦਾ ਗੁੱਸਾ ਦੂਰ ਹੋਵੇ ਉਸ ਵੇਲੇ ਉਹਨੂੰ ਵਿਖਾਓ. ਤੂੰ ਕਹੇਗਾ ਹੋ ਮੈਂ ਕਿੱਡੀ ਚੜੇਲ ਬਣੀ ਸਾਂ, ਕਿੱਥੇ ਪਹੁੰਚਿਆ ਸਾਂ. ਉਹ ਫਿਰ ਛੱਡਦੇ ਆ ਉਹ ਸ਼ੋਭਾ ਸੀ ਖਰਾਬ ਤੇਰੀ ਨੂੰ ਫਲਾਣੀ ਨੂੰ ਟਿੰਗੜਿਆਂ ਆਊਟ ਆਫ ਕੰਟਰੋਲ ਹੁੰਦਾ ਹੈ. ਰਗਾਂ ਫੁੱਲੀਆਂ ਆਉਂਦੀਆਂ ਨੇ, ਅੱਖਾਂ ਸੁਰਖ ਹੋਈਆਂ ਆਉਂਦੀਆਂ ਨੇ, ਪਿੱਛੇ ਕਿੱਦਾਂ ਹੁੰਦਾ ਨਵਾਬ ਬਣਿਆ ਹੁੰਦਾ ਹੈ, ਭਾਵੇਂ ਥਾਣੇ ਪਹੁੰਚਣਾ ਪਵੇਗਾ. ਸ਼ੇਖ ਸਾਹਿਬ, ਨਮਾਜ਼ ਦੇ ਅੰਦਰ ਖੁਸ਼ੂ ਖੁਸ਼ੂ ਪੈਦਾ ਹੋ ਜਾਵੇ ਉਹਦਾ ਕੋਈ, ਯਾਨੀ ਉਹ ਨਮਾਜ਼ ਦੇ ਜਿਹੜੇ ਫਵਾਇਦ ਨੇ ਉਹ ਮੁਰੱਤਬ ਹੋਣ ਇਨਸਾਨ ਦੀ ਸ਼ਖਸੀਅਤ ਦੇ ਉੱਤੇ, ਇਹਦਾ ਕੋਈ ਯਾਨੀ ਦੇਖੋ ਪੁੱਤਰ ਮੈਂ ਸਮਝਿਆ ਤੁਹਾਡੀ ਗੱਲ. ਜੀ, ਨਮਾਜ਼ੀ ਨੂੰ ਚਾਹੀਦਾ ਹੈ ਕਿ ਨਮਾਜ਼ ਦੇ ਜਿਹੜੇ ਅਲਫਾਜ਼ ਨੇ ਉਹਦੇ ਮਾਣੀ ਉਹਦੀ ਤਸ਼ਰੀਹਾਤ ਤੌਜ਼ੀਹਾਤ ਦਿਮਾਗ ਦੇ ਵਿੱਚ ਹੋਵੇ. ਠੀਕ. ਜਿਸ ਵੇਲੇ ਕਵੇ ਸਿਰਾਤ ਅਲਜ਼ੀਨਾ ਅਨਅਮਤਾ ਅਲੈਹਿਮ, ਉਸ ਵੇਲੇ ਫੌਰਨ ਜ਼ੇਹਨ ਬਣਾਵੇ ਕਿ ਅੱਲਾ ਤੇਰਾ ਇਨਾਮ ਨਬੀਆਂ ਉੱਤੇ ਹੋਇਆ, ਸਵਾਲਹੀਨ ਉੱਤੇ ਹੈ, ਸ਼ੁਹਦਾ ਉੱਤੇ ਹੋਇਆ, ਅਤੇ ਮੇਨਾ ਨਬੀ ਜੀਨ ਔਰ ਸਿੱਦੀਕਾਂ ਉੱਤੇ ਹੋਇਆ. ਅਤੇ ਜੋ ਨਬੀਆਂ ਦੀ, ਸਿੱਦੀਕਾਂ ਦੀ, ਸ਼ਹੀਦਾਂ ਦੀ, ਸਵਾਲਹੀਨ ਦੀ ਰਾਹ ਹੈ, ਉਸ ਰਾਹ ਉੱਤੇ ਮੈਨੂੰ ਚੱਲਣ ਦੀ ਤੋਫੀਕ ਦੇ ਦੇ. ਜਦੋਂ ਜ਼ਬਾਨ ਅਰਬੀ ਲਫਜ਼ ਬੋਲੇਗੀ ਉਹਦੇ ਮਾਣੀ ਦਿਮਾਗ ਦੇ ਵਿੱਚ ਆਉਂਦੇ ਜਾਂਦੇ ਨੇ, ਲਾਈਨਾਂ ਬਣਨੀਆਂ ਜਾਣਗੀਆਂ, ਦਿਲ ਲੱਗਦਾ ਜਾਏਗਾ. ਸਹੀ. ਕਿਉਂਕਿ ਲੋਕਾਂ ਨੂੰ ਨਮਾਜ਼ ਦੇ ਮਾਣੀ ਤੋਂ ਵਾਕਫੀਅਤ ਨਹੀਂ, ਉਹ ਸੋਚਿਤ ਨਹੀਂ ਹੈ. ਅਤੇ ਨਾਲੇ ਰਿਜ਼ਕ ਹਲਾਲ ਹੋਵੇ ਔਰ ਸਿੱਦਕੇ ਮਕਾਲ ਹੋਵੇ. ਸਿੱਦੀਕੀ ਅਕਬਰ ਨੇ ਕਿਹਾ ਕਿ ਅੱਲਾਹ ਤਾਲਾ ਨੇ ਆਪਣੇ ਸੋਹਣੇ ਨਬੀ ਦੇ ਹੋਂਟ ਮੁਬਾਰਕ ਹੀ ਜੇ ਬਣਾਏ ਨੇ ਕਿ ਇੱਥੋਂ ਝੂਠ ਨਿਕਲ ਹੀ ਨਹੀਂ ਸਕਦਾ. ਹੁਣ ਹੋਵੇ ਖਤੀਬ ਅਤੇ ਮੁਹੱਦਸ ਅਤੇ ਮੁਫੱਸਰ ਬਣਿਆ ਹੋਵੇ ਅਤੇ ਝੂਠ ਬੋਲਦਾ ਹੋਵੇ, ਗਲਤ ਫਿਰ ਇੱਕ ਝੂਠ ਨੂੰ ਸੰਭਾਲਣ ਵਾਸਤੇ ਸੌ ਝੂਠ ਬੋਲਣਾ ਪੈਂਦਾ. ਫੈਸਲ, ਮੈਂ ਕਹਿੰਦਾ ਜੁਮੇ 'ਚ ਗਿਆ ਮੈਂ, ਤੂੰ ਅੱਜ ਫੈਸਲਾ ਕਰਕੇ ਜਾ, ਜੁੱਤੀ ਫਿਰ ਤੂੰ ਪਾਣੀ, ਫੈਸਲਾ ਕਰਕੇ ਜਾ ਕਿ ਅੱਲਾਹ ਜਦ ਤੱਕ ਮੈਂ ਜ਼ਿੰਦਾ ਹੋਵਾਂ ਰਵਾਂਗਾ ਮੈਂ ਝੂਠ ਨਹੀਂ ਬੋਲਦਾ. ਝੂਠੀ ਦੀ ਕੋਈ ਜ਼ਿੰਦਗੀ ਲਾਣਤ ਲਲਕਾ ਦੇ ਵੀ ਇਲਾ ਕਾਜ਼ਬ ਅਲ ਅਬਦ ਤਬਾਹ ਦਾ ਮੇਰਾ ਮਲਕ ਮੀਲਨ ਮੈਂ ਨਸਰੇ ਮਾਰ ਜਾਵੇ. ਜਦ ਬੰਦਾ ਝੂਠ ਬੋਲਤਾ ਹੈ ਤਾਂ ਉਸ ਮੂੰਹ ਸੇ ਬਦਬੂ ਪੈਦਾ ਹੋਤੀ ਤੋ ਰਹਿਮਤ ਕਾ ਫਰਿਸ਼ਤਾ ਇੱਕ ਮੀਲ ਦੂਰ ਭਾਗ ਜਾਂਦਾ. ਜਿਵੇਂ ਕੱਚਾ ਪਿਆਜ਼ ਖਾ ਲਈਏ ਅਤੇ ਬੂਹ ਆਉਣੀ ਹੈ, ਇਵੇਂ ਝੂਠ ਬੋਲੀਏ ਅਤੇ ਫਰਿਸ਼ਤੇ ਨੂੰ ਬਦਬੂ ਆਉਂਦੀ. ਅਤੇ ਆਪਣਾ ਜ਼ਿਕਰ ਦਾ ਕੋਈ ਤਰੀਕਾ ਬਿਹਤਰ ਜਿਹੜਾ ਜਿਹਦੇ ਨਾਲ ਇਨਸਾਨ ਮਤਲਬ ਸੁਧਰੇ ਉਹਦਾ ਜ਼ਿਕਰ? ਬੇਟਾ ਕਿਸ ਤਰ੍ਹਾਂ ਕਰਨਾ? ਅਧਕਾਰ, ਵਜ਼ੈਫ, ਔਰਾਦ ਬੇਸ਼ੁਮਾਰ ਨੇ। ਸਹੀ। ਔਰ ਹਦੀਸ ਵਿੱਚ ਆਇਆ ਕਿ ਜਿਹੜਾ ਬੰਦਾ ਜ਼ਾਕਿਰ ਹੈ ਉਹ ਜੀਂਦਾ ਹੈ, ਜਿਹੜਾ ਬੰਦਾ ਜ਼ਿਕਰ ਅੱਲਾਹ ਦਾ ਨਹੀਂ ਕਰਦਾ ਉਹ ਮਈਤ ਮੋਇਆ, ਜੀਂਦਾ ਹੀ ਮਰਿਆ ਹੈ। ਸਹੀ। ਜਿਸ ਕਮਰੇ 'ਚ ਆਵਾਜ਼ ਜ਼ਿਕਰ ਇਲਾਹੀ ਦੀ ਸ਼ਰਾਬ ਪੀਤੀ ਜਾ ਰਹੀ ਹੈ ਉਹ ਜੀਂਦਿਆਂ ਦਾ ਘਰ ਹੈ, ਅਤੇ ਜਿਸ ਕਮਰੇ ਵਿੱਚ ਅੱਲਾਹ ਦਾ ਜ਼ਿਕਰ ਹੀ ਨਹੀਂ ਹੋਣਾ ਉਹ ਭਾਵੇਂ ਕੋਠੀ ਇੱਕ ਅਰਬ ਦੀ ਬਣੀ ਹੋਈ ਉਹ ਮੋਇਆਂ ਦਾ ਘਰ ਹੈ, ਜੀਂਦਿਆਂ ਦਾ ਕਬਰਸਤਾਨ ਹੈ। ਸਹੀ। ਹਜ਼ਰਤ ਮੂਸਾ ਅਲੈਹਿ ਸਲਾਮ ਨੇ ਕਿਹਾ ਸੀ ਕਿ ਅੱਲਾਹ ਮੈਂ ਤਾਂ ਅੱਗ ਲੈਣ ਆਇਆ ਸਾਂ, ਤੁਸੀਂ ਮੇਰੇ ਸਿਰ 'ਤੇ ਨਬੂ ਦਾ ਤਾਜ ਰੱਖ ਦਿੱਤਾ ਹੈ, ਅਤੇ ਮਲੋਂ ਮੰਨਦਾ ਤੁਸੀਂ ਬੜੀ ਰਹਿਮਤ 'ਚ ਆਇਆ ਜੇ ਅਤੇ ਮੇਰੇ ਭਰਾ ਨੂੰ ਵੀ ਨਬੀ ਬਣਾ ਦਿਓ। ਅਸ਼ਰੇ ਕੋਫੀ ਅਮਰੀ, ਉਹਨੂੰ ਮੇਰੇ ਕੰਮ ਸ਼ਰੀਕ ਬਣਾ ਦਿਓ। ਕਹਿਣ ਨੂੰ ਸੱਬੇ ਹੱਕ ਕਸੀਰਾ ਵਰਨਾ ਖੁਰਾ ਕਸੀਰਾ, ਤਾਂ ਕਿ ਅਸੀਂ ਰਲ ਕੇ ਦੋਵੇਂ ਪਿਰਾ ਤੇਰੀਆਂ ਤਸਵੀਆਂ ਪੜ੍ਹੀ ਅਤੇ ਤੇਰਾ ਜ਼ਿਕਰ ਕਰੀਏ। ਇੰਨਾ ਕਾ ਕੁੰਨ ਤਬੇ ਨਾ ਬਸੀਰਾ, ਬੇਸ਼ੱਕ ਤੁਹਾਨੂੰ ਦੇਖ ਰਿਹਾ ਹੈ ਕਿ ਹਮ ਕਿਆ ਕਰ ਰਹੇ। ਸਹੀ। ਬਸ ਜਿਹੜਾ ਕਦਮ ਉਠਾਇਆ ਪੁੱਤਰ ਉਹਦੇ ਖਲੂਸ ਹੋਵੇ, ਅੱਲਾ ਦੀ ਰਜ਼ਾ ਹੋਵੇ, ਅੱਲਾ ਤੂੰ ਖੁਸ਼ ਹੋ ਜਾ। ਖਤੀਬ ਨੂੰ ਚਾਹੀਦਾ ਜਦੋਂ ਖੁਤਬਾ ਦੇਵੇ ਉਦੋਂ ਇਹ ਨਾ ਕਹੇ ਮੈਂ ਲੋਕਾਂ ਨੂੰ ਸੁਣਾ ਰਿਹਾ, ਕਹੇ ਮੈਂ ਅੱਲਾ ਨੂੰ ਆਪਣੀਆਂ ਗੱਲਾਂ ਸੁਣਾ ਰਿਹਾ, ਉਹ ਆਪੇ ਅਗਰ ਸੁਣਾ ਦੇਗਾ ਇਹਨਾਂ ਨੂੰ। ਸਹੀ। ਬਾਤ ਕਰੇ ਉਮੀਦ ਨਾ ਰੱਖੇ ਵੀ ਲੋਕ ਮੇਰੀ ਗੱਲ 'ਤੇ ਸੁਭਾਨ ਅੱਲਾ ਪੜ੍ਹ, ਅੱਲਾ ਦੇ ਨਬੀ ਵਰਗਾ ਕੋਈ ਬਾਤ ਕਰ ਸਕਦਾ? ਮਗਰ ਕਿਸੇ ਸਾਹਬੀ ਨੇ ਸੁਭਾਨ ਅੱਲਾ ਪੜ੍ਹਿਆ ਅਤੇ ਕਿਸੇ ਅਦੀਸ ਬਾਬੇ ਦਾ ਆਇਆ ਹੋਵੇ, ਬਾਬਲ ਹਲਵਾ ਤਾਂ ਹੈਗਾ ਬਾਬਲ ਹਲਵਾ ਹੈਗਾ, ਯੂਹੀਬੁਲ ਹਲਵਾ ਜ਼ੋਰ ਮਿੱਠੀ ਜੀ ਨੂੰ ਪਸੰਦ ਕਰ। ਤੁਸੀਂ ਮੈਨੂੰ ਇੱਕ ਨਸੀਹਤ ਕੀਤੀ ਸੀ ਪਿਛਲੀ ਵਾਰੀ ਜੀ ਪੁੱਤਰ, ਤੁਸੀਂ ਮੈਨੂੰ ਇੱਕ ਨਸੀਹਤ ਕੀਤੀ ਸੀ ਕਿ ਹਰ ਇਸ਼ਾ ਦੀ ਨਮਾਜ਼ ਦੇ ਬਾਅਦ ਦੋ ਰਕਤ ਹਾਜਤ ਦੇ ਪੜਿਆ ਕਰ ਤੇ ਅਸਤਗਫਾਰ ਦੀ 100 ਵਾਰੀ ਤਸਬੀਹ ਪੜਿਆ ਕਰ। ਉਹ ਮੈਂ ਜਦੋਂ ਤੁਹਾਡੇ ਕੋਲ ਇਧਰੋਂ ਗਿਆ ਤੇ ਮਾਸ਼ਾਅੱਲਾ 2-4 ਮਹੀਨੇ ਤੇ ਬੜਾ ਤਰਤੀਬ ਰਹੀ, ਹੁਣ ਵਿੱਚ ਬਹੁਤ ਜ਼ਿਆਦਾ ਸੁਸਤੀ ਆ ਜਾਂਦੀ ਹੈ, ਕੋਈ ਮਜਬੂਰੀ ਆ ਜਾਂਦੀ, ਮਜਬੂਰੀ ਕੀ ਮੇਰਾ ਸ਼ੈਤਾਨ ਹੀ ਅੰਦਰ ਜਿਹੜਾ ਹੈ ਨਾ ਉਹ ਰੂਟੀਨ ਨਹੀਂ ਬਣਦੀ, ਮਤਲਬ ਕਦੀ ਪੜ੍ਹ ਲਈ ਕਦੀ ਨਹੀਂ, ਤੇ ਮੈਨੂੰ ਉਸ ਚੀਜ਼ ਦੀ ਵੀ ਬੜੀ ਤਕਲੀਫ ਹੈ ਕਿ ਉਹ ਮੇਰੀ ਰੂਟੀਨ ਖਰਾਬ ਹੋ ਗਈ। ਤੁਸੀਂ ਬੇਟਾ أعوذ بالله السميع العليم من الشيطان الرجيم من همزه ونفخه ونفسه بہت پڑھا کرو، یا پھر رب أعوذ بك من همزات الشياطين وأعوذ بك رب يحضرون، یا ہور أعوذ بالله من الشيطان الرجيم أعوذ بالله من الشيطان الرجيم، یہ پڑھو تاکہ شیطان ذلیل ہو جائے، انہاں دا تعلق غلبہ ہویا ہے۔ ਇਸਤਿਗਫਾਰ ਤਾਂ ਬਹੁਤ ਜ਼ਰੂਰੀ ਨਾ ਜੀ, ਇੰਤਹਾਈ ਜ਼ਰੂਰੀ, ਔਰ ਤੂਬਾ ਲਿਮਨ ਵਾਜਦਾ ਫੀ ਸਹੀਫਾ ਦੀ ਇਸਤਿਗਫਾਰ ਕਸੀਰਾ, ਉਹਨੂੰ ਕਿਆਮਤ ਦਾ ਦਿਨ ਉਸ ਬੰਦੇ ਨੂੰ ਬੜੀਆਂ ਖੁਸ਼ੀਆਂ ਹੋਣਗੀਆਂ ਜਿਹਦੇ ਨਾਮਾ ਮਾਰਾ 'ਚ ਇਸਤਿਗਫਾਰ ਲਿਖੀ ਬਣੀ ਸੀ, ਰੱਬੇ ਫਿਰ ਲਈ ਰੱਬੇ ਫਿਰ ਲਈ ਰੱਬੇ ਫਿਰ ਯੁਮਦਿਦ ਕੌਮੀ ਅਮਵਾਲੇ ਮੈਂ ਬਣੀ, ਅੱਲਾ ਨੇ ਤੂੰ ਰੱਬੇ ਫਿਰ ਲਈ ਪੜ੍ਹ ਕੇ ਮੈਨੂੰ ਸੁਣਾ ਦੇ, ਅਤੇ ਮੈਨੂੰ ਆਪਣੇ ਜੋ ਜਲਾਲ ਦੀ ਕਸਮ ਮੈਂ ਤੇਰੀ ਜੇ ਵੀ ਭਰ ਦਿਆਂਗਾ ਅਤੇ ਜੇ ਤੁਹਾਡੀ ਗੋਦ ਹਰੀ ਨਹੀਂ ਤਾਂ ਗਰ ਗੋਦ ਵੀ ਹਰੀ ਕਰ ਦਿਆਂ ਬਣੀ, ਬੇਟੇ ਦਿਆਂਗਾ, ਮਾਲ ਵੀ ਦਿਆਂਗਾ, ਤੂੰ ਮੈਨੂੰ ਗੁਨਾਹ ਤੇਰੇ ਕੋਲ ਹੋ ਜਾਣਗੇ ਤੂੰ ਕਰਨੇ ਨੇ, ਕਿਉਂ ਤੂੰ ਆਦਮ ਦਾ ਪੁੱਤਰ, ਆਦਮ ਦਾ ਹੋਵੇ ਆਦਮ ਦਾ ਪੁੱਤਰ ਤਾਂ ਗੁਨਾਹ ਨਾ ਕਰੇ, ਗੁਨਾਹ ਧੋਣੇ ਨੇ, ਬਸ ਫਰਕ ਇੰਨਾ ਹੈ ਕਿ ਕੋਈ ਛੋਟਾ ਗੁਨਾਹਗਾਰ ਕੋਈ ਵੱਡਾ ਗੁਨਾਹਗਾਰ ਹੈ, ਅਤੇ ਮਾਫ਼ੀ ਮੰਗਣਾ ਕੰਮ ਹੈਗਾ। ਇਬਲੀਸ ਨੇ ਵੀ ਗਲਤੀ ਕੀਤੀ ਅਤੇ ਬਾਬਾ ਜੀ ਨੇ ਇੱਕ ਨੇ ਇਕਰਾਰ ਕੀਤਾ ਇੱਕ ਨੇ ਇਸਰਾਰ ਕੀਤਾ, ਗਲਤੀ ਤੋਂ ਲੁਤਫ ਦੀ ਗੱਲ ਨੇ, ਜਿਹਨੇ ਇਕਰਾਰ ਕੀਤਾ ਉਹਨੂੰ ਛੀਨੇ ਹੋਏ ਇਜ਼ਾਜ਼ ਅਤੇ ਤਮਗੇ ਫਿਰ ਵਾਪਸ ਮਿਲ ਗਏ। ਮਸਲਾਂ ਤੁਸੀਂ ਕੋਈ ਗੁਨਾਹ, ਮੈਂ ਕੋਈ ਗੁਨਾਹ ਕੀਤਾ, ਮੇਰੇ ਕੋਲ ਅੱਲਾਹ ਨੇ ਇੱਕ ਨਿਮਤ ਛੀਨ ਲਈ ਹੈ, ਹੁਣ ਉਹਨੂੰ ਦੁਬਾਰਾ ਹਾਸਲ ਕਰਨ ਵਾਸਤੇ ਕੀ ਕਰਨਾ ਚਾਹੀਦਾ? ਮਾਫ਼ੀ ਮੰਗੇ। ਅੱਲਾਹ ਕਹਿੰਦੇ ਤੂੰ ਮਾਫ਼ੀ ਮੰਗਣੀ ਸ਼ੁਰੂ ਕਰ ਦੇ, ਇਹ ਦਾਤ ਵਾਪਸ ਆ ਜਾਏਗਾ। ਨਾਲੇ ਉਹ ਵੀ ਕੋਈ ਬੰਦਾ ਜਿਹੜਾ ਮਾਫ਼ੀ ਮੰਗਣਾ ਮੰਗੇ। ਹੋਰ ਤੁਹਾਨੂੰ ਇੱਕ ਗੱਲ ਦੱਸਣਾ, ਬੰਦਾ ਅੱਲਾਹ ਉੱਪਰ ਕਰਦਾ, ਨਮਾਜ਼ ਪੜ੍ਹ ਲੈਂਦਾ, ਸਲਾਮ ਫਿਰ ਦਿੰਦਾ, ਫਿਰ ਕਹਿੰਦੇ ਅੱਲਾਹ ਅਕਬਰ, ਅਸਤਗਫਿਰੁੱਲਾਹ, ਅਸਤਗਫਿਰੁੱਲਾਹ, ਅਸਤਗਫਿਰੁੱਲਾਹ। ਹੁਣ ਕੋਈ ਗੁਨਾਹ ਕੀਤਾ ਸੀ ਜਿਹਦੀ ਮਾਫ਼ੀ ਮੰਗਣ ਡਿਆ ਹੈ? ਨਹੀਂ, ਮਾਫ਼ੀ ਇਸ ਗੱਲ ਦੀ ਮੰਗਦਾ ਕਿ ਜਿਵੇਂ ਹੱਕ ਸੀ ਨਮਾਜ਼ ਅਦਾ ਕਰਨ ਦਾ, ਉਹ ਜੀ ਨੇਕੀ ਤਾਂ ਮੇਰੇ ਕੋਲ ਨਹੀਂ ਹੋਈ, ਮੈਨੂੰ ਮਾਫ਼ ਕਰ ਦੇ। ਸੁਭਾਨ ਅੱਲਾਹ। ਜੀਓ ਜੀ, ਜੀਓ ਜਿਹਾ ਰੰਗ ਚੜ੍ਹਨਾ ਚਾਹੀਦਾ ਅਤੇ ਜੀਓ ਜਿਹਾ ਮੈਨੂੰ ਰਕੂ ਸਜੂਦ ਕਿਆਮ ਜਲਸਾ ਕਰਨਾ ਚਾਹੀਦਾ ਸੀ, ਉਹ ਮੇਰੇ ਕੋਲ ਨਹੀਂ ਹੋਇਆ। ਮੈਂ ਤੁਹਾਡੇ ਅਗਰ ਤਿੰਨ ਵਾਰ ਮਾਫ਼ੀ ਮੰਗਣਾ, ਅਸਤਗਫਿਰੁੱਲਾਹ, ਅਸਤਗਫਿਰੁੱਲਾਹ। ਨਾਲੇ ਸਲਾਮ ਫਿਰਨ ਦੇ ਬਾਅਦ ਅੱਲਾਹ ਉੱਪਰ ਕਿਉਂ ਕਹਿਣਾ? ਅੱਲਾਹ ਜਿਵੇਂ ਮੈਂ ਨਮਾਜ਼ ਪੜ੍ਹਨ ਲੱਗਾ ਅੱਲਾਹ ਉੱਪਰ ਕਹੀ ਸੀ ਤਾਂ ਤੁਸੀਂ ਵੱਡੇ ਸੌ, ਹੁਣ ਵੀ ਸਲਾਮ ਫਿਰ ਕੇ ਵੱਡਾ ਮੈਂ ਨਹੀਂ ਹੋਇਆ, ਵੱਡੇ ਤੁਸੀਂ ਹੈਗੇ ਜੀ। ਅੱਲਾਹ ਮੁਅੱਜ਼ਿਨ ਛੇ ਦਫ਼ਾ ਅੱਲਾਹ ਉੱਪਰ ਕਹਿੰਦਾ, ਚਾਰ ਦਫ਼ਾ ਸ਼ੁਰੂ, ਦੋ ਦਫ਼ਾ ਅਖੀਰ ਵਿੱਚ। ਛੇ ਜੇਤਾਂ ਨੇ, ਅੱਗੇ ਪਿੱਛੇ ਸੱਜੇ ਖੱਬੇ ਉੱਪਰ ਨੀਚੇ, ਕਿ ਮਸਜਿਦ ਐਲਾਨ ਕਰਦਾ ਲੋਗੋ ਛਿਆਂ ਤਰਫਾਂ ਜਿੱਧਰ ਨਜ਼ਰ ਮਾਰੋਗੇ ਅੱਲਾ ਹੀ ਸਭ ਤੋਂ ਬੜਾ ਹੈ। ਫਿਰ ਤੁਸੀਂ ਸੀੜੀਆਂ ਚੜ੍ਹਦੇ ਹੋ ਅਤੇ ਅੱਲਾ ਉੱਪਰ ਕਰਦੇ ਹੋ, ਸੀੜੀਓ ਤੁਸੀਂ ਵੱਡੀਆਂ ਨਹੀਂ ਜੀ, ਅੱਲਾ ਵੱਡਾ ਹੈ। ਉਤਰਦੇ ਹੋ ਤਾਂ ਸੁਭਾਨ ਅੱਲਾ ਕਹਿੰਦੇ, ਤੁਸੀਂ ਨੀਵੀਆਂ ਹੁੰਦੀਆਂ ਜਾ ਰਹੀ ਹੋ, ਮੇਰਾ ਅੱਲਾ ਨੀਵੇਂ ਹੋਣ ਤੋਂ ਪਾ ਕੇ। ਹਰ ਗੱਲ ਵਿੱਚ ਕੋਈ ਰਾਹ ਦੀ ਹਿਕਮਤ ਹੈ। ਜ਼ਬਾਨ ਸੱਚ ਬੋਲੇ, ਫੈਸਲਾ ਕਰ ਲਵੇ ਇਨਸਾਨ, ਮੈਂ ਸੱਚ ਬੋਲਾਂ, ਝੂਠ ਮੈਂ ਨਹੀਂ ਬੋਲਾਂ, ਔਰ ਅੱਖ ਪਾਕ ਰੱਖਣੀ, ਰਿਜ਼ਕ ਮੈਂ ਸਹੀ ਰੱਖਣਾ, ਖਿਆਲਾਤ ਪਕੀਦਾ ਰੱਖਣੇ ਨੇ, ਸੋਚ ਗੰਦੀ ਨਹੀਂ ਕਰਨੀ, ਹਸਰਤ ਅਤੇ ਬੁਗਸ ਅਤੇ ਇਨਾਤ ਅਤੇ ਨੌਸਰਬਾਜ਼ੀ ਅਤੇ ਪੱਤੇਬਾਜ਼ੀ ਅਤੇ ਜਾਲ ਸਾਜ਼ੀ ਅਤੇ ਰੰਗਬਾਜ਼ੀ ਅਤੇ ਲੰਘ ਸਾਜ਼ੀ, ਇਹਨੂੰ ਮੈਂ ਬੱਤਾ ਤਲਾਕ ਦੇ ਦਿੰਦਾ। ਜਿਵੇਂ ਤਿੰਨ ਤਲਾਕਾਂ ਦੇ ਕੇ ਬੁੱਢੀ ਨੂੰ ਫਰਕ ਕਰਦੇ, ਇਹਨੂੰ ਵੀ ਫਰਕ ਕਰ ਦਿਓ। ਉੱਤੋਂ ਬਾਬਾ ਤਸਬੀਰ ਦੇ ਵਿੱਚ ਬਾਬਾ ਤਸਬੀਰ, ਉਹ ਕੀ ਹੈ? ਗੰਗਾ ਗਿਆ ਤਾਂ ਗੰਗਾ ਰਾਮ, ਜਮੁਨਾ ਗਿਆ ਤਾਂ ਜਮੁਨਾ ਦਾਸ, ਅੱਧਾ ਤੀਜਾ ਅਤੇ ਅੱਧਾ ਬਟੇਰ। ਸਹੀ ਗੱਲ ਹੈ। ਬਗਲ ਮੈਂ ਛੁਰਾ ਔਰ ਰਾਮ ਰਾਮ ਰਾਮ ਰਾਮ, ਅੱਲਾ ਅੱਲਾ ਅੱਲਾ, ਅਤੇ ਜਿਹੜਾ ਆਇਆ ਕਾਬੂ ਆਇਆ ਉਹਨੂੰ ਇੰਜ ਕਰ ਦਿੱਤਾ। ਮੈਂ ਕਿਹਾ 10-15 ਮਿੰਟ ਅਸੀਂ ਹੋਰ ਇਸਤੀਫਾ ਕਰ ਸਕਦੇ ਹਾਂ, ਜਾਂ ਕੋਈ ਕੰਮ ਅਗਰ ਤੁਹਾਨੂੰ ਜਲਦੀ ਹੈ ਤਾਂ ਤੁਸੀਂ ਸਾਰੀ ਰਾਤ ਬੈਠੇ? ਨਹੀਂ, ਮੇਰੀ ਮੇਰੇ ਕੋਲ ਇਹੋ ਜਿਹੇ ਬੰਦੇ ਬੈਠ ਜਾਣ ਤਾਂ ਮੈਂ ਤਾਂ ਜਵਾਨ ਹੋ ਜਾਂਦਾ। ਹਾਂਜੀ, ਮੇਰੀ ਗਜ਼ਾ ਜੋ ਹੋਈ, ਖੁਰਾਕ ਹੋਈ, ਉਹ ਮੈਨੂੰ ਮਿਲਦੀ ਰਹੇ ਤਾਂ ਮੈਂ ਜਵਾਨ। ਅੱਲਾਹੁ ਅਕਬਰ, ਇਸ ਤੋਂ ਬਗੈਰ ਤਾਂ ਮੇਰਾ ਚਾਰਾ ਹੀ ਨਹੀਂ ਹੈਗਾ। ਇੱਕ ਮੈਂ ਅਰਜ਼ ਕਰਾਂ ਪੁੱਤਰ, ਇੱਕ ਸੁਨਾਰਾ ਮੈਨੂੰ ਕਹਿਣ ਲੱਗਾ ਵੀ ਸੋਨੇ ਦੀ ਮੈਲ ਉਤਾਰਨੀ ਹੋਵੇ, ਸੋਨੇ ਦੇ ਵਿੱਚ ਮੈਲ ਬੜੀ ਟਾਂਕਾ ਟੋਂਕਾ ਲੱਗਿਆ ਹੈ ਗੰਦ, ਉਹਨੂੰ ਕੱਢਣਾ ਹੋਵੇ ਅਤੇ ਖਾਲਸ ਸੋਨਾ ਬਣਾਉਣਾ ਹੋਵੇ, ਅਸੀਂ ਕੁਠਾਲੀ ਦੇ ਵਿੱਚ ਪਾਉਣੇ, ਲੇਕਿਨ ਨਾਲ ਚਾਂਦੀ ਵੀ ਪਾਉਣੇ। ਚਾਂਦੀ ਕਹਿੰਦੀ ਹੈ ਮੇਰਾ ਨਿਰਖ ਘੱਟ ਹੈ, ਤੇਰਾ ਨਿਰਖ ਬਹੁਤ ਜ਼ਿਆਦਾ ਹੈ, ਪਰ ਤੇਰੀ ਮੈਲ ਨਹੀਂ ਲੈਣੀ ਜਦ ਤੱਕ ਮੈਂ ਵਿੱਚ ਨਾ ਆਵਾਂ। ਇਹ ਤੋਂ ਪਤਾ ਲੱਗਦਾ ਕਿਸੇ ਨੂੰ ਹਕੀਰ ਨਹੀਂ ਸਮਝਣਾ ਚਾਹੀਦਾ, ਕਦੀ ਹਕੀਰ ਵੀ ਕੰਮ ਆ ਜਾਂਦੇ ਨੇ। ਹੁਣ ਸੋਨਾ ਇਕੱਲਾ ਤਾਂ ਨਹੀਂ ਵੀ ਜਮੈਲ ਨਿਕਲਣੀ, ਚਾਂਦੀ ਜਾਏਗੀ ਉਹ ਨਾਲ ਰਲੇਗੀ, ਉਹਨੂੰ ਵੀ ਜਮੈਲ ਕੱਢ ਦੇਵੇਗੀ। ਹਾਲਾਂਕਿ ਚਾਂਦੀ ਦਾ ਭਾਅ ਘੱਟ ਹੀ ਹੁੰਦਾ ਵੱਧ। ਇਸ ਵਾਸਤੇ ਕਫਾ ਬਿਲ ਮਰ ਇਸਮਨ ਅਈਆਂ ਕਿ ਰਖਾ ਹੁਰ ਮੁਸਲਿਮ, ਬੰਦੇ ਵਾਸਤੇ ਇੰਨਾ ਹੀ ਗੁਨਾਹ ਕਾਫੀ ਹੈ ਕਿ ਆਪਣੇ ਮੁਸਲਮਾਨ ਭਾਈ ਨੂੰ ਹਕਾਲਤ ਦੀ ਨਜ਼ਰ ਨਾਲ ਚੁੱਪ ਕਰ ਹੈ ਤੂੰ ਸ਼ਾਇਦ ਕਿ ਥੱਪੜ ਮਾਰ ਕੇ ਬਾਰਡਰ ਪਾਰ ਕਰਦੇ ਤੈਨੂੰ। ਉਹ ਵੀ ਆਦਮ ਦਾ ਪੁੱਤਰ ਹੈ, ਤੂੰ ਵੀ ਆਦਮ, ਤੂੰ ਕੋਈ ਨਵਾਂ ਜੰਮਿਆ ਹੈ, ਕੋਈ ਚੜ੍ਹਤ ਬੜਾ ਤੇਰੀ ਘਾਤੀ ਸਮਝਾ ਮੈਨੂੰ। ਉਹਨੇ ਲਿਖਿਆ ਖੁਰਾਸਾਨ ਦੇ ਕਰੀਬ ਇੱਕ ਕਾਤਬੇ ਕੁਰਾਨ ਰਹਿੰਦਾ ਸੀ, ਉਹ ਤਿੰਨਾਂ ਦਿਨਾਂ ਵਿੱਚ 30 ਸਿਫਾਰੇ ਲਿਖ ਲੈਂਦਾ ਸੀ, 10 ਪਾਰੇ ਰੋਜ਼, 10 ਪਾਰੇ ਰੋਜ਼, 10 ਪਾਰੇ ਰੋਜ਼। ਇੰਨਾ ਬਰਕ ਰਫਤਾਰ ਹੋਣੇ ਬਾਵਜੂਦ ਖੁਸ਼ ਖਤ ਲਿਖਦਾ ਸੀ। ਕਿਸੇ ਨੇ ਕਿਹਾ ਹਜ਼ਰਤ ਕਿਆ ਬਾਤ ਹੈ ਤੁਹਾਡੀ, ਹੁਣ ਜਿਹੜੀ ਮੂੰਹ 'ਤੇ ਤਾਰੀਫ ਹੈ ਨਾ ਕਿਸੇ ਕਿਸੇ ਨੂੰ ਵਾਰਿਆ ਆਉਂਦੀ, ਨਹੀਂ ਤਾਂ ਲੱਗੇ ਹੀ ਜਾਂਦਾ। ਅੱਲਾਹ ਦਾ ਇਸ ਦਰਵੇਸ਼ ਉੱਤੇ ਐਡਾ ਅਹਿਸਾਨ ਹੈ ਕਿ ਕੋਈ ਮੇਰੀ ਤਾਰੀਫ ਕਰੇ ਵੀ ਨਾ ਅਤੇ ਉਹ ਸਿਰ ਤੂੰ ਤਾਂ ਲੰਘ ਜਾਂਦੀ, ਇੱਥੇ ਨਹੀਂ ਵੜਦੀ। ਲੇਕਿਨ ਇੱਕ ਗੱਲ ਹੈ, ਜਦੋਂ ਜਵਾਨ ਹੁੰਦੇ ਸੈਂ ਉਦੋਂ ਗਲਤੀਆਂ ਲੱਗੀਆਂ, ਉਦੋਂ ਕਹਿੰਦੇ ਸਾਂ ਵਾਕਈ ਯਾਰ ਅਸੀਂ ਕੁਛ ਹੈਗੇ ਹਾਂ, ਜਦੋਂ ਤੂੰ ਪੈਦਰੀ ਜੋਏ ਉਹ ਕਹਿੰਦਾ ਤੁਹਾਡੀ ਕਿਆ ਬਾਤ ਹੈ। ਕਹਿਤੇ ਹੈ ਤੀਨ ਉਂਗਲੀਆਂ 'ਤੇ ਲਿਖਤਾ ਹੂੰ ਔਰ ਤੀਨ ਦਿਨੋਂ ਮੈਂ ਲਿਖਤਾ ਹੂੰ, ਮਾਂ ਮੱਤਾ ਨਾ ਮਿਲ ਲਵੋ, ਮੁਝੇ ਥਕਾਵਟ ਨਹੀਂ ਹੁੰਦੀ। ਇਹ ਗੱਲ ਤਾਂ ਅੱਲਾ ਨੇ ਆਪ ਕਹੀ ਸੀ, ਜ਼ਮੀਨ ਅਸਮਾਨ ਬਣਾ ਕੇ ਬਮਾ ਮੱਤਾਂ ਨਾ ਮਿਲ ਲਵੋ। ਅੱਲਾ ਬੜਾ ਗਯੂਰ ਹੈ ਵੀ ਜਿਹੜੀ ਨਿਸਬਤ ਮੇਰੇ ਵੱਲ ਤੂੰ ਆਪ ਕਰ ਲਈ ਹੈ ਉਹ ਤਿੰਨੇ ਉਂਗਲੀਆਂ ਸੁੱਕ ਗਈਆਂ। ਕਿ ਪਰ ਬਹੁਤ ਬੁਰੀ ਚੀਜ਼ ਅਬਾ ਵਸ ਤਕਬਰ ਬਕਾਨ ਮਿਨਲ ਕਾਫਿਰ। ਤਕਬਰ ਕਿਹਨੂੰ ਭਲਾ ਕਹਿੰਦੇ ਨੇ, ਗਮ ਤੋਂ ਨਾਸ ਬਾਬਾ ਤੁਰ ਹੱਕ, ਹੱਕ ਦੇ ਸਾਹਮਣੇ ਆਕੜ ਜਾ ਮੈਂ ਨਹੀਂ ਮੰਨਦਾ, ਬਾ ਗਮ ਤੋਂ ਨਾ ਤੇ ਲੋਕਾਂ ਨੂੰ ਹਕਾਰ ਦੀ ਨਜ਼ਰ ਨਾਲ ਵੇਖੀ। ਤਿੰਨਾਂ ਬੰਦਿਆਂ ਨੂੰ ਰੱਬ ਨਜ਼ਰ ਕਰਮ ਨਾਲ ਨਹੀਂ ਵੇਖੇਗਾ, ਨਾ ਉਹਨਾਂ ਦੇ ਨਾਲ ਕਲਾਮ ਕਰੇਗਾ, ਨਾ ਉਹਨਾਂ ਨੂੰ ਪਾਕ ਕਰੇਗਾ, ਸਿੱਧੇ ਹੀ ਦੋਜ਼ਖ ਵਿੱਚ। ਮਾਲਿਕ ਉਨ ਕਦਾ ਬਾਦਸ਼ਾਹ ਹੋ ਕੇ ਝੂਠ ਬੋਲਦਾ, ਆਇਲ ਉਨ ਮੁਸਤਕਬਿਰ ਗਰੀਬ ਹੈ ਪੱਲੇ ਪੈਸਾ ਕੋਣੀ, ਲੇਕਿਨ ਤਕੱਬਰ ਕਰਦਾ। ਔਰ ਸ਼ੈਖ ਹੁਣ ਤਾਂ ਬੁੱਢਾ ਹੋ ਗਿਆ ਹੈ, ਕਮਰ ਖੰਮ ਹੋ ਗਈ ਹੈ ਔਰ ਅੱਖਾਂ ਪੂਰੀਆਂ ਕੰਮ ਹੀ ਨਹੀਂ ਕਰਦੀਆਂ ਬਿਨਾਈ, ਲੇਕਿਨ ਅੱਖ ਟਮੱਕੇ ਬੜੇ ਕਰਦਾ। ਜਿੰਨੀ ਅੱਖ ਗੰਦੀ ਨਾ ਉਹਦੇ ਪੱਧਰ ਕੱਖ ਵੀ ਨਹੀਂ ਹੈਗਾ, ਅੱਖ ਸਾਫ ਰੱਖੀ। ਤੁਸੀਂ ਜਿੰਨੀ ਜਿੰਨੀ ਅੱਖ ਸਾਫ ਰੱਖੀ ਜਾਓਗੇ, ਤੁਸੀਂ ਥੋੜ੍ਹਾ ਜਿਹਾ ਵੀ ਜ਼ਿਕਰ ਕਰੋਗੇ ਤੁਹਾਨੂੰ ਇੱਕ ਮਜ਼ਾ ਆਏਗਾ। ਉਹਨੂੰ ਸਾਰਾ ਦਿਨ ਬੁੱਢੀਆਂ ਵੇਖਣੀਆਂ ਅਤੇ ਬੇਰੀਸ਼ ਲੜਕਿਆਂ ਨਾਲ ਬੈਠਣਾ ਅਤੇ ਨਾਲੇ ਜ਼ਿਕਰ ਕਰਨਾ, ਕੀ ਉਹਨੂੰ ਸਵਾਦ ਆਉਣਾ। ਸੁਲਾਹਾ ਦੀ ਸੋਹਬਤ ਦੇ ਬਾਰੇ 'ਚ ਕੁਛ ਦੱਸੋ ਸਾਨੂੰ। ਮੇਰੀ ਗੱਲ ਸੁਣ ਪੁੱਤਰ, ਦੁਨੀਆ 'ਚ ਸੁਲਾਹ ਬਹੁਤ ਘੱਟ ਨੇ, ਅਨਕਾਰ ਨੇ, ਅਕਸਰ ਦੁਕਾਨਦਾਰ ਲੋਕ ਨੇ, ਠੱਗ ਅਯਾਰ ਮੱਕਾਰ ਭੁੱਖੇ ਬਾਜ਼ ਤਸ਼ਹੀਰ ਸ਼ੁਰ ਦੇ ਭੁੱਖੇ ਨੇ, ਦਿਲ ਅਤੇ ਜ਼ਬਾਨ ਖਲਵਤ ਅਤੇ ਜਲਵਤ, ਜ਼ਹਿਰ ਅਤੇ ਬਾਤਨ, ਗੁਫਤਾਰ ਅਤੇ ਕਿਰਦਾਰ, ਕੋਈ ਕੋਈ ਮਾਂ ਦਾ ਲਾ ਰਿਹਾ ਅਤੇ ਸੁਲਹਾ ਦੀ ਮਜਲਿਸ ਸਵਾਲਹੀਨ ਦੀ ਬੜੀ ਫਾਇਦਾਮੰਦ ਹੁੰਦੀ ਹੈ। ਲੇਕਿਨ ਜਿਹਦਾ ਦਿਲ ਠੀਕ ਹੋਵੇ, ਅਗਰ ਨਿਰਾ ਨੇਕਾਂ ਕੋਲ ਬੈਠਣ ਦਾ ਫਾਇਦਾ ਹੁੰਦਾ ਅਸੀਂ ਬਣੇ ਵਹੀ ਨੂੰ ਕਿਉਂ ਨਹੀਂ ਹੋਇਆ? ਨਵੀਂ ਪਾਕ ਮਗਰ ਉਹਦੀ ਪਟਾਰੀ 'ਚ ਕਿਹੜਾ ਸੱਪ ਸੀ ਜਿਹੜਾ ਉਹਨੇ ਛੱਡਿਆ ਨਹੀਂ ਹਜ਼ੂਰ ਦੇ ਖਿਲਾਫ਼, ਅਤੇ ਉਹਦੇ ਤੁਰਕ 'ਚ ਕਿਹੜਾ ਤੀਰ ਜਿਹੜਾ ਨਵੀਂ ਦੇ ਖਿਲਾਫ਼ ਉਹਨੇ ਚਲਾਇਆ? ਹਰ ਕੰਮ ਉਹਨੇ ਕੀਤਾ। ਮਗਰ ਨਵੀਂ ਪਾ ਨੇ ਫਰਮਾਇਆ ਮੈਂ ਤਾਂ ਜਨਾਜ਼ਾ ਬੜਾ ਪੜ੍ਹਾਂਗਾ। ਹਜ਼ਰਤ ਉਮਰ ਜੀ ਨੇ ਕਮੀਜ਼ ਕੀਤੀ ਬੁਖਾਰੀ ਸ਼ਰੀਫ਼, ਹਜ਼ੂਰ ਤਬਸਮ ਫਰਮਾ ਰਹੇ ਨੇ ਕਿਆ ਕਹਿਤੇ ਹੋ ਜੀ? ਮੈਂ ਕਹਿੰਦਾ ਹੈ ਕਿ ਰੱਬ ਨੇ ਕਿਹਾ 70 ਵਾਰਾਂ ਵਿੱਚ ਮਾਫ਼ੀ ਮੰਗੇ ਨੇ, ਮੈਂ ਨਹੀਂ ਬਖਸ਼ਣਾ। ਆਪ ਫਰਮਾਉਂਦੇ ਨੇ ਕਿ 71 ਵਾਰਾਂ ਦਾ ਨਹੀਂ ਨਾ ਮਨਾ ਕੀਤਾ। ਜੇ ਮੇਰੇ ਮੰਗਣ ਨਾਲ ਇਸਤੀਫਾ ਦਿੰਦੇ ਵੀ ਜਾਇਜ਼ ਦਾ ਬੇੜਾ ਪਾਰ ਹੁੰਦਾ ਤਾਂ ਮੈਨੂੰ ਕੀ ਫਰਕ? ਆਪਨੇ ਫਰਮਾਇਆ ਇਹਨੂੰ ਫਾਇਦਾ ਪਹੁੰਚੇ ਜਾਂ ਨਾ ਪਹੁੰਚੇ, ਇਹਦੀ ਜਮਾਤ ਦਾ 1000 ਬੰਦਾ ਟੁੱਟ ਕੇ ਮੁਸਲਮਾਨ ਹੋ ਜਾਏਗਾ। ਜਨਾਜ਼ਾ ਪੜ੍ਹਾਉਣ ਨਹੀਂ ਦੇ ਰਹੇ ਲੋਕ, ਉਹਦੇ ਗਰੁੱਪ ਦੇ ਕਹਿਣ ਲੱਗੇ ਸਾਰੀ ਉਮਰ ਤਾਂ ਨਵੀਂ ਪਾਕ ਉਹਨਾਂ ਨੇ ਦੁੱਖ ਦਿੱਤੇ ਨੇ, ਕੋਈ ਵੇਲਾ ਘੁਸਾਇਆ ਹੀ ਨਹੀਂ, ਨਬੀ ਦੇ ਏਡੇ ਅਖਲਾਕ ਬਣਾਉਂਦੇ ਨੇ, ਜਨਾਜ਼ਾ ਪੜ੍ਹ ਰਹੇ ਨੇ ਇਸ ਚਬਲ ਦਾ ਗੰਦੇ ਦਾ? ਛੱਡੋ ਇਹਨੂੰ, ਦਫ਼ਾ ਕਰੋ, ਨਬੀ ਦੇ ਮਰੀਦ ਹੋ ਜਾਓ। 1000 ਆਦਮੀ ਜੰਨਤ ਦੀ ਉਹ ਨਹੀਂ ਬਖਸ਼ਿਆ। ਜਿੰਨਾ ਮਰਜ਼ੀ ਨੇਕਾਂ ਕੋਲ ਬੈਠੋ, ਜਿੰਨੀ ਦਿਲ ਦਾ ਮਾਹੌਲ ਵੀ ਠੀਕ ਨਹੀਂ ਤੁਹਾਨੂੰ ਕੁਛ ਨਹੀਂ ਲੱਭਣਾ। ਮੈਂ ਅਗਲੇ ਦਿਨ ਗਿਆ, ਮੈਂ ਤੁਸੀਂ ਮਰਕਜ਼ ਉਮਲ ਹੁਦਾ ਮਸਜਿਦ 'ਚ ਆਉਣਾ ਹੋਵੇ ਅਤੇ ਦਰਵੇਸ਼ ਫਕੀਰ ਦਾ ਖੁਤਬਾ ਸੁਣਨਾ ਹੋਵੇ, ਸ਼ਹਿਦ ਦੀ ਮੱਖੀ ਮੈਂ ਕਿਹਾ ਫੁੱਲ ਉੱਤੇ ਬੈਠਦੀ ਹੈ ਅਤੇ ਪੂੰਡ ਵੀ ਬੈਠਦਾ, ਇੱਕ ਸ਼ਹਿਦ ਪੈਦਾ ਕਰਦਾ ਇੱਕ ਜ਼ਹਿਰ ਪੈਦਾ ਕਰਦਾ, ਦੋਵੇਂ ਫੁੱਲ ਉੱਤੇ ਬੈਠੇ ਅਤੇ ਸ਼ਹਿਦ ਦੀ ਮੱਖੀ ਬਣ ਕੇ ਆਵੀਂ, ਜੇ ਪੂੰਡ ਬਣ ਕੇ ਬੈਠਣਾ ਤਾਂ ਤੂੰ ਜ਼ਹਿਰ ਹੀ ਘੋਲਦਾ ਰਹੇਗਾ, ਤੈਨੂੰ ਲੱਭਣਾ ਕੀ ਹੈ? ਜਿੰਨੀ ਦੇਰ ਤੱਕ ਖਤੀਬ ਦੇ ਬਾਰੇ ਦਿਨ ਹੈ ਨਾ ਸਾਫ਼ ਹੋਵੇ, ਕੁਛ ਨਹੀਂ ਲੱਭਣਾ। ਅਗਰ ਕੋਈ ਨੇਕ ਬੰਦਾ ਮਿਲ ਜਾਵੇ ਵੇਖਣ ਵਿੱਚ ਬਜ਼ਾਹਿਰ, ਅਤੇ ਅਸੀਂ ਤਾਂ ਜ਼ਾਹਿਰ ਹੀ ਵੇਖ ਸਕਦੇ ਹਾਂ, ਅਤੇ ਉਹਦੇ ਹੱਥ 'ਤੇ ਬੈਤ ਕਰਨਾ ਅੱਜ ਦੇ ਦੌਰ ਵਿੱਚ ਕੋਈ ਇਹਦਾ ਕੋਈ ਹੈ ਵਾ ਤੁਹਾਡੀ ਨਜ਼ਰ ਵਿੱਚ ਕੋਈ ਫਾਇਦਾ? ਉਸ ਬੈਤ ਦਾ ਫਾਇਦਾ ਕੀ ਹੈ? ਸਹੀ, ਮੈਂ ਤੈਨੂੰ ਪੁੱਤਰ ਇੱਕ ਹੋਰ ਗੱਲ ਦੱਸਾਂ। ਇੱਕ ਆਦਮੀ ਬਦਕਾਰੀ ਕਰਦਾ ਸੀ, ਉਹਨੂੰ ਹੋਸ਼ ਆਈ ਮੈਂ ਕੀ ਕਰਨ ਦਿਆਂ, ਉਹ ਕਿਸੇ ਕੋਲ ਗਿਆ, ਕਹਿੰਦਾ ਇੱਕ ਵਜ਼ੀਫਾ ਦੱਸ ਮੇਰੀ ਬਦਕਾਰੀ ਛੁੱਟ ਜਾਏ। ਉਹਨੇ ਵਜ਼ੀਫਾ ਦੱਸਿਆ, ਕੋਈ ਅਸਰ ਨਾ ਹੋਇਆ। ਫਿਰ ਇੱਕ ਹੋਰ ਆਦਮੀ ਕੋਲ ਗਿਆ, ਉਹਨੇ ਵੀ ਉਹੀ ਵਜ਼ੀਫਾ ਦੱਸਿਆ, ਉਹਦੀ ਬਦਕਾਰੀ ਛੁੱਟ ਗਈ। ਜਦੋਂ ਬਦਕਾਰੀ ਛੁੱਟ ਗਈ ਤਾਂ ਜਾ ਕੇ ਉਸ ਨੇਕ ਬੰਦੇ ਨੂੰ ਕਹਿੰਦਾ ਹੈ ਕਿ ਵਜ਼ੀਫਾ ਇਹ ਉਹਨੇ ਵੀ ਦੱਸਿਆ ਸੀ, ਉਦੋਂ ਅਸਰ ਨਹੀਂ ਹੋਇਆ ਤਾਂ ਤੇਰੇ ਨਾਲ ਅਸਰ ਹੋ ਗਿਆ, ਕੀ ਗੱਲ ਹੈ? ਕਹਿੰਦਾ ਜਿਹਨੇ ਤੈਨੂੰ ਦੱਸਿਆ ਸੀ ਨਾ ਵਜ਼ੀਫਾ ਇਹ, ਉਹ ਖੁਦ ਬਦਕਾਰ ਸੀ ਅਤੇ ਮੈਂ ਬਦਕਾਰ ਨਹੀਂ ਹੈਗਾ। ਇਹ ਵੀ ਫਰਕ ਹੁੰਦਾ। ਨਾਲੇ ਬਾਇਤ ਕਰਨ ਦਾ ਫਾਇਦਾ ਕੋਈ ਨਹੀਂ ਪੁੱਤਰ, ਇਸ ਵਾਸਤੇ ਕਿ ਜਿਹੜਾ ਉਸਤਾਦ ਹੈ ਉਹ ਹੀ, ਉਹਨੇ ਤੁਹਾਡੀ ਰਹਿਨਮਾਈ ਕਰਨੀ, ਉਹ ਹੀ ਤੁਹਾਡਾ ਮੁਰਸ਼ਦ ਹੈ, ਉਹ ਹੀ ਤੁਹਾਡਾ ਸਭ ਕੁਛ ਹੈ। ਉਹ ਜਿਹੜੀ ਬਾਇਤ ਹੁੰਦੀ ਸੀ ਨਾ ਜਿਹਾਜ਼ ਉੱਤੇ ਹੋਣੀ ਅਤੇ ਸਾਰਾ ਕੁਛ ਮਸਲਾ ਹੋਣਾ, ਉਹ ਉਦੋਂ ਹੁੰਦਾ ਹੈ ਜਦੋਂ ਮੁਲਕ ਦੀ ਸਰਬਰਾਹੀ ਉਹਦੇ ਹੱਥ ਵਿੱਚ ਹੋਵੇ, ਹੈ ਕੁਛ ਨਹੀਂ। ਮਸਲ ਮੈਂ ਤੁਹਾਡੇ ਹੱਥ 'ਤੇ ਬੈਤ ਕਰ ਲਵਾਂਗਾ ਅਤੇ ਫਿਰ ਕੀ ਮੈਨੂੰ ਕੀ ਮਿਲਿਆ? ਕੀ ਦੱਸੋ? ਉਹ ਦੋ ਕਿਸਮਾਂ ਕਰਦੇ ਨੇ, ਕਹਿੰਦੇ ਨੇ ਇੱਕ ਬੈਤ ਇਰਸ਼ਾਦ ਹੁੰਦੀ ਆ, ਇੱਕ ਬੈਤ ਜਿਹਾਦ ਹੁੰਦੀ ਆ। ਬੈਤ ਇਰਸ਼ਾਦ, ਦੂਸਰੀ ਬੈਤ ਇਰਸ਼ਾਦ ਤਾਂ ਹੁੰਦੀ ਰਹਿੰਦੀ ਹੈ, ਜਿਹੜੇ ਖਤੀਬ ਨੇ ਉਹ ਬੈਤ ਇਰਸ਼ਾਦ ਕਰਦੇ ਰਹਿੰਦੇ ਨੇ। ਸਹੀ, ਠੀਕ। ਮੈਂ ਮੀਆਂ ਮੁਹੰਮਦ ਬਾਕਰ ਸਾਹਿਬ ਰਹਿਮਤੁੱਲਾਹ ਅਲੈਹ ਨੂੰ ਕਿਹਾ ਸੀ ਮੈਨੂੰ ਮੁਰੀਦ ਬਣਾ ਲਓ ਅਤੇ ਮੈਂ ਤੁਹਾਡੇ ਹੱਥ 'ਤੇ ਬੈਤ ਕਰਨੀ ਹੈ। ਕਹਿੰਦੇ ਨਹੀਂ ਫਿਰ ਮੈਂ ਕੋਈ ਨਹੀਂ ਬਹਿ ਕੇ ਜਾਂਦਾ। ਅੱਛਾ ਸੈਯਦ ਮੁਹੰਮਦ ਦਾਊਦੀ ਰਹਿਮਤੁੱਲਾਹ ਅਲੈਹ ਵੀ ਬੈਤ ਨਹੀਂ ਕਰਦੇ ਸਨ, ਹਾਲਾਂਕਿ ਜ਼ਿਕਰੀ ਇਲਾਹੀ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਔਰ ਉਹਨਾਂ ਦੇ ਰੋਣ ਦੀਆਂ ਚੀਖਾਂ ਦੀ ਆਵਾਜ਼ ਤਾਲਬ ਇਲਮ ਨੂੰ ਥੱਲੇ ਆਉਂਦੀ ਹੁੰਦੀ ਸੀ। ਦਾਰੁਲ ਉਲੂਮ ਤਕਰੀਬ ਇਸਲਾਮ ਵਿੱਚ ਉੱਪਰ ਰਹਿੰਦੇ ਸਨ। ਜ਼ਿਕਰ ਦਾ ਫਾਇਦਾ ਉਹਨੂੰ ਪਹੁੰਚਦਾ ਜਿਹਦਾ ਰਿਜ਼ਕ ਹਲਾਲ ਹੋਵੇ। ਜ਼ਿਕਰ ਦਾ ਫਾਇਦਾ ਉਹਨੂੰ ਪਹੁੰਚਦਾ ਜਿਹੜਾ ਸਿਦਕੇ ਮਕਾਲ ਹੋਵੇ, ਜਿਹਦੀ ਰੋਜ਼ੀ ਸਹੀ ਹੈ ਅਤੇ ਗੱਲ ਸਹੀ ਕਰਦਾ ਅਤੇ ਅੱਖ ਪਾ ਕੇ ਉਹਨੂੰ ਫਾਇਦਾ ਦੇ ਰਹੇ। ਰਿਜ਼ਕ ਗੰਦਾ ਹੈ ਅਤੇ ਝੂਠ ਬੋਲਦਾ ਰੱਜ ਕੇ ਅਤੇ ਦਾੜੀ ਮਾਸ਼ਲ ਇੰਝ ਰੱਖੀ ਜਿਵੇਂ ਜੰਨਤ ਬੱਗੀ ਚੁੱਠ ਕੇ ਆਇਆ। ਨਾਲੇ ਪੁੱਤਰ ਤੈਨੂੰ ਕੋਈ ਵਕਤ ਦਾ ਵਲੀ ਵੀ ਕਵੇ ਤੈਨੂੰ ਤਾਂ ਪਤਾ ਤੂੰ ਸ਼ਾਇ ਕੀ ਤੇ ਇੰਨੀ ਗੱਲ ਸੁਣ ਕੇ ਤੂੰ ਖੁਸ਼ ਹੋਏ ਮੈਨੂੰ ਵਲੀ ਕਹਿੰਦੇ ਨੇ ਮੈਨੂੰ ਵਲੀ ਕਹਿੰਦੇ ਫਜ਼ੂਲ ਖੁਸ਼ੀ। ਅੱਛਾ ਕਿਸੇ ਤੋਂ ਅਸੀਂ ਜਦੋਂ ਨਰਮ ਬੋਲਦੇ ਹਾਂ ਨਰਮ ਲਹਿਜੇ ਦੇ ਨਾਲ ਅਤੇ ਬਾਜ਼ ਵਕਤ ਇਸ ਤਰ੍ਹਾਂ ਵੀ ਤਾਂ ਹੁੰਦਾ ਕਿ ਲੋਕ ਉਹਦਾ ਬੜਾ ਗਲਤ ਫਾਇਦਾ ਚੁੱਕ ਲੈਂਦੇ ਨੇ, ਯਾਨੀ ਇੰਨੀ ਨਰਮ ਮਿਜ਼ਾਜੀ ਕਰਕੇ ਅਤੇ ਲੋਕ ਫਿਰ ਮਤਲਬ ਕਿਸੇ ਖਾਤੇ ਦੇ ਵਿੱਚ ਨਹੀਂ ਲੈਂਦੇ, ਨੁਕਸਾਨ ਪਹੁੰਚਾ ਦਿੰਦੇ ਨੇ। ਲੇਕਿਨ ਕੁਛ ਮੁਆਸ਼ਰੇ 'ਚ ਇਸ ਤਰ੍ਹਾਂ ਨਜ਼ਰ ਆਉਂਦਾ ਕਿ ਬੰਦਾ ਥੋੜ੍ਹਾ ਜਿਹਾ ਜ਼ਰਾ ਸੀਰੀਅਸ ਰਵੇ ਜਾਂ ਕੁਛ ਰਵੇ ਤਾਂ ਲੋਕ ਡਰਦੇ ਨੇ, ਯਾਨੀ ਕਿ ਯਾਰ ਇਹਦੇ ਨਾਲ ਗੱਲ ਨਾ ਇੰਨੀ ਜ਼ਿਆਦਾ ਕਰੀਏ। ਇਹਦੇ 'ਚ ਕੁਛ ਫਰਕ ਨਹੀਂ ਨਹੀਂ ਅੰਦਰ ਨਾਸਾ ਅਲਾ ਮਨਾਤੇ ਨੇ ਲੋਕਾਂ ਕੋ ਉਤਾਰੋ ਕੇ ਮਰਤਬੇ ਪਰ। ਜਿਸ ਤਰ੍ਹਾਂ ਦਾ ਕੋਈ ਆਦਮੀ ਹੈ ਉਸ ਰੰਗ ਢੰਗ ਦੇ ਨਾਲ ਗੱਲ ਕਰੋ ਸਹੀ ਹੈ ਠੀਕ, ਲੇਕਿਨ ਅੰਦਰੋਂ ਕਰੋ। ਮੈਂ ਪੁੱਤਰ ਇੱਕ ਦਿਨ ਦੱਸਾਂ ਜਿਹੜੇ ਰੋਗ ਹੁੰਦੇ ਨਾ ਉਹ ਇਨਸਾਨ ਦੇ ਆਪਣੇ ਦਿਲ ਦੇ ਹੁੰਦੇ ਨੇ, ਬੜਕਾ ਮਾਰਨ ਨਾਲ ਰੋਗ ਨਹੀਂ ਪੈਂਦੇ। ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ, ਫਿਰੋਜ਼ ਬਟੂਆ ਸੁਣਿਆ ਸ਼ੇਖਪੁਰ ਦੇ ਇਲਾਕੇ, ਉੱਥੇ ਇੱਕ ਮੌਲਾਨਾ ਅਹਿਮਦਦੀਨ ਸਾਹਿਬ ਹੁੰਦੇ ਸਨ ਡਾਂਗ ਵਾਲੇ ਮਸ਼ਹੂਰ, ਆਪਣਾ ਡਾਂਗ ਰੱਖਦੇ ਸਨ ਕੋਲ, ਫੌਤ ਹੋ ਗਏ। ਉਹਨਾਂ ਨੂੰ ਕਿਸੇ ਕਿਹਾ ਵੀ ਜਿਸ ਇਲਾਕੇ ਤੁਸੀਂ ਹਦੀਸ ਲਿਖੇ ਹੋ ਤਾਂ ਬੜੇ ਚੌਧਰੀ ਅਤੇ ਬੜੇ ਦੌਲਤਮੰਦ ਅਤੇ ਸੇਠ ਲੋਕ ਨੇ, ਜੇ ਤੁਸੀਂ ਮੌਲਵੀ ਹੋ ਮਸਜਿਦ ਦੇ ਖਤੀਬ ਹੋ ਤੁਹਾਡਾ ਗੁਜ਼ਾਰਾ ਕੀ ਹੁੰਦਾ ਐਡੇ ਵੱਡੇ ਅਮੀਰਾਂ ਵਿੱਚ? ਉਹ ਤਾਂ ਮੌਲਵੀ ਨੂੰ ਨਿਭਾ ਕੇ ਰੱਖਦੇ ਨੇ। ਕਹਿਣ ਲੱਗਾ ਮੈਂ ਚੌਵੀਆਂ ਘੰਟਿਆਂ ਵਿੱਚ ਇੱਕ ਘੰਟਾ ਰਾਤ ਨੂੰ ਰੱਬ ਨੂੰ ਦੇਣਾ, ਰੱਬ ਨਾਲ ਵਾਹਵਾ ਗੱਲਾਂ ਕਰਨਾ, ਉਸ ਇੱਕ ਘੰਟੇ ਦਾ ਅਸਰ ਇਹ ਹੁੰਦਾ ਕਿ ਮੇਰੇ ਕੋਲ ਬੜੇ ਬੜੇ ਅਮੀਰ ਲੰਘ ਜਾਂਦੇ ਨੇ, ਕੀ ਮਜ਼ਾ ਲੈ ਮੈਨੂੰ ਗਹਿਰੀ ਨਜ਼ਰ ਨਾਲ ਵੇਖ। ਸਾਰਾ ਆਪਣਾ ਰੱਬ ਨਾਲ ਤਾਰ ਦੇ ਨਹੀਂ ਸਹੀ ਲੱਗੀ ਵੀ ਬਸ ਜੂਠਾ ਤੂੰ ਨਾ ਫਰੇਬੀ ਧੋਖੇ ਬਾਦ ਨਾ ਹੋਵੇ ਰੰਗ ਬਾਦ ਨਾ ਹੋਵੇ ਜਿਹੜੇ ਵੀ ਨੂੰ ਇੰਨੇ ਵੱਟ ਹੁੰਦੇ ਨੇ ਅੰਦਰ ਸਾਡੇ ਹੋਰ ਕਿੰਨੇ ਵੱਟ ਬਣੇ ਬਲਾਵੇ ਬਣੇ ਨਾਲੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਮੈਂ ਕੀ ਸ਼ਾਇਦ ਸਭ। ਹੁਣ ਅਸੀਂ ਜਾਣਾ ਚਾਹੁੰਦੇ ਹਾਂ ਅਤੇ ਆਖਰ ਤਿਆਰ ਕਰੀ ਨਹੀਂ ਬਹੁਤ ਸ਼ੁਕਰੀਆ ਅਤੇ ਦਰਖਾਸਤ ਹੈ ਦੁਆ ਦੀ ਸਾਡੇ ਦੋਵਾਂ ਦੇ ਹੱਕ, ਮੇਰੇ ਵਾਸਤੇ ਤੁਸੀਂ ਸਪੈਸ਼ਲ ਦੁਆ ਕਰਨੀ ਹੈ ਕਿ ਅੱਲਾਹ ਤਾਲਾ ਦੀਨ ਦਾ ਇਦਮ ਲਿਖਣ ਪੜ੍ਹਨ ਦੀ ਜਿਹੜਾ ਨਾ ਉਹ ਤੋਫੀਕ ਦੇ ਦੇਵੇ, ਸਲਾਹੀਅਤ ਦੇ ਦੇਵੇ, ਕਲਮ ਵਿੱਚ ਰਵਾਨੀ ਪੈਦਾ ਕਰ ਦੇਵੇ, ਦਿਮਾਗ ਖੋਲ੍ਹ ਦੇਵੇ, ਸੀਮਾ ਖੋਲ ਦੇਵੇ। ਵਜਤ ਸੇਲੀ ਅਮਰੀ ਵਾਲ ਲੋਕ ਦਾ ਤੁਹਾਨੂੰ ਲਿਸਾਨੀ ਯਫ ਕੌਮ ਕੌਲ ਜ਼ਰੂਰ ਬਣੇ ਇਨਸ਼ਾ ਅੱਲਾਹ। ਹਰ ਨਮਾਜ਼ ਤੋਂ ਬਾਅਦ ਪੜ੍ਹਦਾ ਵਾਂ ਦਸ ਦਫ਼ਾ ਇਹ, ਦਸ ਦਫ਼ਾ ਰੱਬੀ ਜ਼ਿਦਨੀ ਇਲਮਾ ਅਤੇ ਲਾ ਹੌਲਾ ਵਲਾ ਕੁਵਤ ਬੇਵਜ਼ੂ ਬਾ ਵਜ਼ੂ ਰੱਬੀ ਸ਼ਰਾਰੀ ਬਹੁਤ ਪੜ੍ਹਿਆ ਕਰੋ ਸਹੀ, ਦਰਮੁਸ਼ੀ ਦੀ ਬੜੀ ਕਸਰ ਕਰੋ ਠੀਕ, ਤੁਸੀਂ ਵੀ ਦੁਆ ਕਰਨੀ ਹਾਂਜੀ। ਔਰ ਸੂਰਤ ਤੌਬਾ ਦੀ ਆਖਰੀ ਹੈ ਤੇ ਹਸਬੀ ਅੱਲਾਹੁ ਲਾ ਇਲਾਹ ਇਲਾ ਹੁਵਲ ਤਵੱਕਲ ਰੱਬਲ ਅਰਸ਼ਿਲ ਅਜ਼ੀਮ ਹਾਂ ਜੀ ਕਸਮ ਖੁਦਾ ਸਹੀ ਯਾ ਰੱਬ ਜਲਾਲ ਵਲ ਇਕਰਾਮ ਵਲ ਜਲਾਲ ਸਹੀ ਯਾ ਰੱਬ ਲਕਲ ਹਮਦੁ ਕਮਾ ਯੰਬਗੀ ਲਿ ਜਲਾਲ ਵਜ ਗਵਾਜ਼ੀ ਮੇ ਸੁਲਤਾਨੇ ਕੋ ਬਹੁਤ ਜਲਾਲ ਸਹੀ ਇਨਸ਼ਾ ਇਹ ਕਲਮਾ ਰੱਬ ਨੂੰ ਬੜਾ ਪਸੰਦ ਹੈ ਬਸ ਕਿਬਰ ਤੇ ਗਰੂਰ ਹਸਦ ਚੁਗਲੀ ਗੀਬਤ ਮੇਰੇ ਕੋਲ ਇੱਕ ਆਦਮੀ ਆਇਆ ਤੁਹਾਨੂੰ ਇੱਕ ਗੱਲ ਸੁਣਾਉਣਾ ਮੈਨੂੰ ਕਹਿਣ ਲੱਗਾ ਜੀ ਤੁਸੀਂ ਮੁਜਾਹਿਦਾਬਾਦ ਵਿੱਚ ਜਦੋਂ ਹੁੰਦੇ ਸੋ ਉਦੋਂ ਤੁਸੀਂ ਰੋਜ਼ਾਨਾ ਦਰਸ ਦੇਣਾ ਇਹ ਗੱਲ ਕਹਿੰਦੇ ਹੁੰਦੇ ਸੋ ਵੀ ਲੋਗੋ ਚੁਗਲੀ ਨਾ ਕਰੋ ਕਿਸੇ ਦੀ ਅਗਰ ਘਰ ਬੈਠੋ ਚੁਗਲੀ ਗੀਬਤ ਅਤੇ ਫਿਰ ਉਹਦੇ ਹੱਕ ਇੰਨੀ ਦੁਆ ਕਰੋ ਤੁਹਾਨੂੰ ਯਕੀਨ ਹੋ ਜਾਵੇ ਚੁਗਲੀ ਅਲੱਗ ਨਾ ਖਤਮ ਹੋ ਗਈ ਹੈ ਅਤੇ ਤੁਸੀਂ ਨਾਲ ਹੀ ਵੀ ਅਸੀਂ ਕਹਿੰਦੇ ਸੋ ਕਿ ਅਗਰ ਦੁਆ ਕਰਕੇ ਵੀ ਗੱਲ ਨਾ ਬਣੇ ਤਾਂ ਫਿਰ ਜਿੰਦੀ ਚੁਗਲੀ ਕੀਤੀ ਉਹਦੇ ਕੋਲ ਜਾ ਕੇ ਮਾਫ਼ੀ ਮੰਗੋ ਮੈਨੂੰ ਕਹਿਣ ਲੱਗਾ ਅਸੀਂ ਜਵਾਨਾਂ ਦਾ ਇੱਕ ਗੈਂਗ ਬਣਿਆ ਹੋਇਆ ਹੈ ਅਸੀਂ ਰਾਮਗੜ੍ਹ ਮੁਜਾਹਿਦਾਬਾਦ ਵਿੱਚ ਹੀ ਰਹਿੰਦੇ ਹਾਂ ਜਿੱਥੇ ਤੁਸੀਂ ਰਹਿ ਜੇ ਅਸੀਂ ਇੱਕ ਟਾਈਮ ਕਰ ਕੀਤਾ ਹੈ ਜਿਹਦੇ 'ਚ ਅਸੀਂ ਉਲਮਾਵਾਂ ਦੇ ਗਿਲੇ ਕਰਦੇ ਹਾਂ ਅਤੇ ਉਸ ਫਰਿਸ਼ ਤੇ ਤੁਹਾਡਾ ਵੀ ਨਾਂ ਆ ਗਿਆ ਤੁਹਾਡੇ ਮੈਂ ਗਿਲੇ ਬਹੁਤ ਕੀਤੇ ਨੇ ਅਤੇ ਉਹ ਜਿਹੜਾ ਦਰਦ ਦਿੰਦੇ ਸਭ ਵੀ ਹੁੰਦੇ ਆਪ ਮਾਫ਼ੀ ਮੰਗੋ ਮੈਨੂੰ ਹੋਸ਼ ਆਈ ਅਤੇ ਮੈਂ ਮਾਫ਼ੀ ਬੜੀ ਮੰਗੀ ਤੁਹਾਡੇ ਹੱਕ ਬੜੀ ਦੁਆ ਕੀਤੀ ਅਤੇ ਮੈਨੂੰ ਚੈਨ ਨਹੀਂ ਅਜੇ ਆਉਂਦਾ ਪਿਆ ਅਤੇ ਮੈਂ ਤੁਹਾਡੇ ਕੋਲ ਮਾਫ਼ੀ ਮੰਗਣ ਆਇਆ ਮੈਂ ਉਹਦੇ ਸਿਰ 'ਤੇ ਪਿਆਰ ਦਿੱਤਾ ਮੈਂ ਪੁੱਤਰ ਕੋਈ ਗੱਲ ਇਹ ਤਾਂ ਮੈਂ ਇੱਥੇ ਬੈਠਾ ਹਾਂ ਤੂੰ ਤਾਂ ਸ਼ੁਰੂ ਕਰਿਆ ਅਗਰ ਮੇਰੇ ਕੋਈ ਨਕਸੇ ਤਾਂ ਮੈਨੂੰ ਆ ਕੇ ਪੁੱਤਰ ਦੱਸ ਵੀ ਤੇਰੇ 'ਤੇ ਇਹ ਗਲਤੀ ਮੈਂ ਦੂਰ ਕਰ ਉੱਥੇ ਬਹਿ ਕੇ ਬਸ ਰੋਲੇ ਪਏ ਜਾਂਦਾ ਸਵਾਦ ਲਈ ਜਾਂਦਾ ਉਹ ਸ਼ਾਇਦ ਹਲਵੇ ਖਾਣ ਦਾ ਅਤੇ ਮੁਰਗ ਮੁਸਲਮ ਦਾ ਇੰਨਾ ਸਵਾਦ ਨਾ ਆਵੇ ਜਿੰਨਾ ਗੱਲਾਂ ਕਰ ਕਰਕੇ ਸਵਾਦ ਆ ਜਾਂਦਾ ਵਾਹ ਵਾਹ ਤੂੰ ਮੇਰੀ ਇਹਦੇ ਵਿੱਚ ਇਜ਼ਾਫਾ ਕੀਤਾ ਮਾਸ਼ਾ ਅੱਲ੍ਹਾ ਦੀ ਇਹ ਵੀ ਗੱਲ ਦੱਸੀ ਜਿੰਨੀ ਦੇਰ ਤੱਕ ਤੇਰਾ ਦਿਲ ਨਾ ਨਾ ਸਾਫ਼ ਹੋਵੇਗਾ ਲੋਕਾਂ ਦੇ ਝਮੇਲਿਆਂ ਤੋਂ ਮਖਲੂਕ ਸਭ ਨੂੰ ਬਾਹਰ ਕੱਢ ਦੇ ਵੇ ਪੁੱਤਰ ਛੇ ਇੱਥੇ ਤੂੰ ਘੁਮਾਵੇਂ ਸੱਤਵਾਂ ਨਾ ਘੁਮਾਵੇਂ ਤਾਂ ਫੋਨ ਨਹੀਂ ਹੋਣਾ ਕੀ ਹੋ ਜਾਏਗਾ ਛੇ ਇੱਥੇ ਘੁਮਾਏ ਨੇ ਨਾ ਸੱਤ ਹੁੰਦੇ ਨੇ ਮੋਬਾਈਲ ਸੱਤ ਨਹੀਂ ਉਹਨਾਂ ਸੱਤਾਂ 'ਚ ਛੇ ਤੁਸੀਂ ਘੁਮਾਇਆ ਅਤੇ ਸੱਤਵਾਂ ਨਹੀਂ ਘੁਮਾਇਆ ਹੋ ਜਾਏਗਾ ਕਿਵੇਂ ਅੱਲਾ ਕਹਿੰਦੇ ਤੇਰੇ ਦਿਲ ਦੀਆਂ ਗੋਸ਼ਿਆਂ ਵਿੱਚ ਅਤੇ ਕੋਨਿਆਂ ਵਿੱਚ ਕਿਸੇ 'ਚ ਹਸਦ ਫਸਿਆ ਹੈ ਕਿਸੇ ਵਿੱਚ ਇਨਾਦ ਹੈ ਕਿਸੇ ਵਿੱਚ ਬੁਗਜ਼ ਹੈ ਕਿਸੇ ਵਿੱਚ ਹੇਰਾ ਫੇਰੀ ਕਿਸੇ 'ਚ ਕੁਛ ਕਿਸੇ ਕੁਛ ਸਾਰੀਆਂ ਤਾਰਾਂ ਤਾਂ ਉੱਥੇ ਸਾਰਾ ਕੁਛ ਉਹਨਾਂ ਲੱਭਿਆ ਹੈ ਅਤੇ ਵਿਹਲੀਆਂ ਹੈ ਨਹੀਂ ਨਹੀਂ ਖਾਲੀ ਹੈ ਨਹੀਂ ਅਤੇ ਸਾਡੇ ਨਾਲ ਤੂੰ ਫੋਨ ਕੀ ਕਰ ਫੋਨ ਉਸ ਸ਼ਖਸ ਦਾ ਹੋਵੇਗਾ ਜਿਹਦਾ ਦਿਲ ਮਖਲੂਕ ਤੋਂ ਬਿਲਕੁਲ ਸਾਫ਼ ਹੋਵੇ ਜੇ ਅੰਦਰ ਹੀ ਕੋਟ ਅਤੇ ਗੰਦ ਭਰਨ ਟਰੱਕ ਭਰਨ ਗੰਦਗੀ ਦੇ ਅਸਰ ਸਾਹ ਤਾਂ ਫੋਨ ਮਿੱਟੀ ਹੋਣਾ ਚਾਹੁੰਦਾ ਫਾਇਦਾ ਕੋਈ ਨਹੀਂ ਕਿੱਦਾਂ ਦਾ ਮੈਂ ਇੱਕ ਖਾਬ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਖਾਬ ਦੀ ਤਾਬੀਰ ਪੁੱਤਰ ਮੈਨੂੰ ਨਹੀਂ ਆਉਂਦੀ ਅਬਦੁਲ ਰੋਫਰ ਆਉਂਦੀ ਮੇਰੇ ਬੇਟੇ ਨੂੰ ਅੱਛਾ ਚਲੋ ਠੀਕ ਹੈ ਉਹ ਕਿਸੇ ਦਿਨ ਤੁਸੀਂ ਮੈਂ ਤੁਹਾਨੂੰ ਫੋਨ ਨੰਬਰ ਦੇ ਦੇਣਾ ਕੁਝ ਪੁੱਛਣਾ ਕਿ ਮੈਨੂੰ ਬਿਲਕੁਲ ਹੀ ਨਹੀਂ ਆਉਂਦੀ ਅੱਛਾ ਠੀਕ ਹੈ ਕਿਉਂਕਿ ਇਹ ਇੱਕ ਫਾਨੇ ਅੱਲਾ ਦੀ ਤਰਫੋਂ ਅਤਾ ਆਏ ਅਤੇ ਉਹਨੂੰ ਮਾਸ਼ਾ ਅੱਲਾ ਲੇਕਿਨ ਮਤਲਬ ਮੇਰਾ ਦਿਲ ਇਹ ਕਰਦਾ ਕਿ ਮੈਂ ਤੁਹਾਨੂੰ ਸੁਣਾਵਾਂ ਹਾਂ ਸੁਣਾਓ ਕਿਉਂਕਿ ਮੇਰੇ ਚੈਨ ਨਹੀਂ ਪੈਂਦਾ ਹਾਂ ਖਾਬ ਮੈਂ ਦੇਖਿਆ ਸੀ ਕਿ ਮੇਰਾ ਇੱਕ ਕੋਈ ਦੋਸਤ ਹੈ ਲੇਕਿਨ ਮੈਂ ਜਾਣਦਾ ਨਹੀਂ ਕੌਣ ਹੈ ਉਹ ਤੇ ਮੈਂ ਇੱਕ ਜਗ੍ਹਾ ਤੇ ਜਾ ਰਹੇ ਹਾਂ ਤੇ ਉੱਥੇ ਕਾਫੀ ਇਜਤਮਾ ਹੋ ਰਿਹਾ, ਰਸ਼ ਬਹੁਤ ਜ਼ਿਆਦਾ ਲੱਗਿਆ ਹੋਇਆ, ਤੇ ਮੈਂ ਉਹਨੂੰ ਪੁੱਛਦਾ ਪਿਆ ਕਿ ਇਹ ਰਸ਼ ਕਿਸ ਚੀਜ਼ ਦਾ ਹੈ, ਤੇ ਮੈਨੂੰ ਕਹਿੰਦਾ ਹੈ ਕਿ ਇੱਥੇ ਨਬੀ ਕਰੀਮ ਸੱਲਲਾ ਸਲਮ ਆਪਣਾ ਆਖਰੀ ਖੁਤਬਾ ਦਿੰਦੇ ਪਏ ਨੇ, ਤੇ ਮੈਂ ਕਿਹਾ ਚਲਾ ਫਿਰ ਜਾ ਕੇ ਦੇਖਦੇ ਹਾਂ ਅੱਗੇ ਜਾ ਕੇ, ਅਤੇ ਉਹਨੇ ਮੈਂ ਨਾ ਇਸ ਤਰ੍ਹਾਂ ਹੱਥ ਦੇ ਵਿੱਚ ਹੱਥ ਫੜਿਆ ਅਤੇ ਅਸੀਂ ਰਸ਼ ਦੇ ਵਿੱਚੋਂ ਨਿਕਲ ਗਏ ਹਾਂ, ਅਤੇ ਥੋੜ੍ਹੀ ਕਰੀਬ ਜਦੋਂ ਜਾਂਦੇ ਹਾਂ ਅਤੇ ਮੈਨੂੰ ਇੱਕ ਹੱਥ ਨਜ਼ਰ ਆਉਂਦਾ, ਅਤੇ ਮੈਨੂੰ ਕਹਿੰਦਾ ਇਹ ਨਬੀ ਕਰੀਮ ਸੱਲਲਾ ਸਲਮ ਦਾ ਹੱਥ ਹੈਗਾ, ਅਤੇ ਉਹਦੇ 'ਤੇ ਨਾ ਤੰਬੂ ਦਾ ਕੋਈ ਸ਼ੇਡ ਜਿਹਾ ਪੈ ਰਿਹਾ ਸੀ ਅਤੇ ਉਹਦੇ 'ਤੇ ਸਾਇਆ ਆ ਰਿਹਾ ਸੀ, ਅਤੇ ਮੈਂ ਉਹਦੇ ਨਾਲ ਗੱਲ ਕਰਦਾ ਪਿਆ ਕਿ ਮੈਂ ਤਾਂ ਸੁਣਿਆ ਸੀ ਕਿ ਨਬੀ ਸੱਲਲਾ ਸਲਮ ਬੜੇ ਗੋਰੇ ਚਿੱਟੇ ਸਨ ਅਤੇ ਹੱਥ ਗੋਰਾ ਨਹੀਂ ਨਜ਼ਰ ਆ ਰਿਹਾ, ਫਿਰ ਮੇਰੇ ਜ਼ਿਹਨ 'ਚ ਆਉਂਦਾ ਕਿ ਨਹੀਂ ਇਹ ਤਾਂ ਸ਼ੇਡ ਪੈ ਰਿਹਾ, ਬਸ ਐਵੇਂ ਸੋਚ ਹੀ ਰਿਹਾ ਹੁੰਦਾ ਅਤੇ ਮੈਂ ਅਤੇ ਉਹ ਅਚਾਨਕ ਬਿਲਕੁਲ ਜਿੱਥੇ ਆਪ ਮੈਂਬਰ 'ਤੇ ਬੈਠੇ ਨਾ ਉਹਨਾਂ ਦੇ ਕੋਲ ਪਹੁੰਚ ਗਏ ਹਾਂ, ਹੁਣ ਉਹ ਲੜਕਾ ਨਹੀਂ ਹੈ ਮੇਰੇ ਨਾਲ, ਮੈਂ ਉੱਥੇ ਖੜ੍ਹਾ ਅਤੇ ਜਿਸ ਤਰ੍ਹਾਂ ਹੀ ਮੈਂ ਕਰੀਬ ਪਹੁੰਚਣਾ ਅਤੇ ਨਬੀ ਕਰੀਮ ਸੱਲਲਾ ਸਲਮ ਜਿਹੜੇ ਨਾ ਉਲਟੇ ਹੱਥ ਮੁਬਾਰਕ 'ਚ ਉਹ ਅਸਾ ਪਕੜਦੇ ਹਾਂ, ਅਸਾ ਫੜਦੇ ਨੇ ਅਤੇ ਖਲੋ ਕੇ ਸੱਜਾ ਹੱਥ ਮੇਰੇ ਸਿਰ ਦੇ ਉੱਤੇ ਰੱਖ ਕੇ ਅਤੇ ਖੁਤਬਾ ਦੇਣਾ ਸ਼ੁਰੂ ਕਰ ਦਿੰਦੇ ਨੇ, ਬਸ ਇਹ ਹੋਇਆ ਅਤੇ ਇੱਕਦਮ ਮੇਰੀ ਫਿਰ ਅੱਖ ਖੁੱਲ੍ਹ ਜਾਂਦੀ, ਬੜੀ ਖੁਸ਼ਕਿਸਮਤ, ਲੇਕਿਨ ਮੈਂ ਚਿਹਰਾ ਮੁਬਾਰਕ ਨਹੀਂ ਦੇਖਿਆ, ਲੇਕਿਨ ਮੈਨੂੰ ਅਹਿਸਾਸ ਹੋ ਗਿਆ ਕਿ ਆਪ ਸੱਲਲਾ ਸਲਮ ਖੜ੍ਹੇ ਹੋ ਗਏ ਨੇ, ਇਸ ਤਰ੍ਹਾਂ ਮੇਰੇ ਸਿਰ 'ਤੇ ਹੱਥ ਰੱਖਿਆ, ਇੱਕ ਹੱਥ 'ਤੇ ਅਸਾ ਪੜਿਆ ਅਤੇ ਪੜ੍ਹਨਾ ਸ਼ੁਰੂ ਕਰਤਾ ਖੁਤਬਾ, ਮੇਰੀ ਅੱਖ ਖੁੱਲ੍ਹ ਜਾਂਦੀ। ਇਸ ਖਾਬ ਦੇ ਬਾਅਦ ਤੁਹਾਡੀ ਫਿਰ ਤਬੀਅਤ ਵੀ ਕੁਝ ਫਰਕ ਪਿਆ ਰੱਬ ਨਾਲ ਜੀ? ਇਹ ਜਦੋਂ ਮੈਂ ਖਾਬ ਦੇਖਿਆ ਸੀ ਉਦੋਂ ਮੇਰੀ ਕਲੀਨ ਸ਼ੇਵ ਸੀ, ਮੈਂ ਗਾਣੇ ਫਿਲਮਾਂ ਬੜੀਆਂ ਵੇਖਦਾ ਸੀ, ਉਦੋਂ ਦੀ ਗੱਲ, ਲੇਕਿਨ ਮੈਂ ਇੱਕ ਦਫ਼ਾ ਇੱਕ ਹੋਰ ਨੂੰ ਖਾਬ ਸੁਣਾਇਆ ਸੀ, ਉਹਨੇ ਮੇਰਾ ਬੜਾ ਮਜ਼ਾਕ ਉਡਾਇਆ ਸੀ, ਉਹਨਾਂ ਨੇ ਕਿਹਾ ਕਿ ਤੂੰ ਕਲੀਨ ਸ਼ੇਵ ਜਿਹਾ ਬੰਦਾ, ਤੈਨੂੰ ਕਿਸ ਤਰ੍ਹਾਂ ਆ ਗਿਆ? ਮੈਂ ਕਿਹਾ ਜੀ ਮੈਂ ਦੇਖਿਆ, ਕਿਉਂਕਿ ਮੈਂ ਤਾਂ ਅੱਲਾ ਨੂੰ ਜਾਣ ਦੇਣੀ ਹੈ, ਅਗਰ ਝੂਠ ਵੀ ਬੋਲਾਂਗਾ ਤਾਂ ਅੱਲਾ ਨੂੰ ਤਾਂ ਪਤਾ ਹੈ ਨਾ। ਬਸ ਪੁੱਤਰ ਬੜਾ ਫਾਇਦਾ ਹੋ ਗਿਆ ਵੀ ਤੁਹਾਨੂੰ ਸਰਕਾਰੀ ਦੁਆਰਮ ਦਾ ਦੀਦਾਰ ਹੋ ਗਿਆ ਖਾਬ ਦੇ ਅੰਦਰ, ਔਰ ਉਹ ਬਰਕਤ ਹੀ ਹੋਈ ਕਿ ਤੁਸੀਂ ਚੇਂਜ ਹੋ ਗਏ, ਬਦਲ ਗਏ ਜੀ। ਲੇਕਿਨ ਹਾਲੇ ਵੀ, ਕਿਉਂਕਿ ਤੁਸੀਂ ਉਹਨੇ ਬੜੀ ਖੂਬਸੂਰਤ ਗੱਲ ਫਰਮਾਈ ਨਾ ਕਿ ਬੰਦੇ ਨੂੰ ਤਾਂ ਪਤਾ ਹੋਣਾ, ਮੈਂ ਇਹ ਸਮਝਦਾ ਕਿ ਮੈਨੂੰ ਹਾਲੇ ਬਹੁਤ ਮੰਜ਼ਿਲ ਤੈਅ ਕਰਨੀ, ਹਾਲੇ ਮੈਂ ਕੁਛ ਵੀ ਨਹੀਂ ਖੜਾ ਕਿਤੇ, ਯਾਨੀ ਮੈਂ ਆਪਣੇ ਆਪ ਅੰਦਰ ਘੁੜਦਾ ਰਹਿੰਦਾ ਕਿ ਮੈਂ ਬਹੁਤ ਜ਼ਿਆਦਾ ਬਾ ਅਮਲ ਬਣਨਾ ਚਾਹੁੰਦਾ, ਬਹੁਤ ਜਗ੍ਹਾ 'ਤੇ ਕੋਤਾਹੀਆਂ ਹੋ ਜਾਂਦੀਆਂ ਨੇ, ਗਲਤੀਆਂ ਹੋ ਜਾਂਦੀਆਂ ਨੇ, ਅੱਲਾ ਤਾਲਾ ਤੋਂ ਮਾਫ਼ੀ ਵੀ ਮੰਗਣਾ। ਇਹ ਅਹਿਸਾਸ ਪੁੱਤਰ ਬੁੱਢੇ ਹੋਣ ਤੱਕ ਬੇਦਾਰ ਰਹਿਣਾ ਚਾਹੀਦਾ ਕਿ ਭਾਵੇਂ ਜਿੰਨਾ ਮਰਜ਼ੀ ਅੱਲਾ ਦਾ ਕੁਰਬ ਹਾਸਲ ਹੋ ਜਾਵੇ, ਫਿਰ ਵੀ ਕਵੇ ਪਤਾ ਨਹੀਂ ਮੇਰੇ ਨਾਲ ਕੀ ਬਣਨਾ ਕੀ ਬਣਨਾ। ਅੰਮਾ ਸਦੀਕਾ ਨੇ ਕਿਹਾ, ਯਾਰ ਸਮਝੀ ਅੱਲਾ ਨੇ ਗਾਫਰ ਅੱਲਾ ਕਾ ਮਾ ਤਕਦਮ ਮੈਨ ਦੰਬੇ ਕਾ ਮਾ ਤਾਖਰ, ਤਾਂ ਤਾਂ ਅੱਲਾ ਨੇ ਮਾਫ਼ ਕਰ ਦਿੱਤੇ ਅਤੇ ਤੁਸੀਂ ਐਡੇ ਲੰਮੇ ਸਜਦੇ ਕਿਉਂ ਕਰਦੇ ਹੋ? ਜਿਹੜਾ ਹੁਣ ਨਵੀਂ ਪਾ ਦਾ ਜਵਾਬ ਇਹਨੂੰ ਸੋਨੇ ਦੇ ਪਾਣ ਨਾਲ ਲਿਖਣ ਵਾਲਾ ਹੈ। ਆ ਫਰਮਾਦੇ ਨੇ, ਸਿੱਦੀਕਾ ਤੂੰ ਮੇਰੀ ਇਬਾਦਤ ਕੋ ਦੇਖਦੀ ਹੈ ਔਰ ਮੈਂ ਉਸ ਕੀ ਸਖਾਵਤ ਕੋ ਦੇਖਦਾ ਹੂੰ, ਮੈਂ ਇਤਨੀ ਇਬਾਦਤ ਨਹੀਂ ਕਰਤਾ ਜਿਤਨੀ ਉਸਨੇ ਮੁਝ ਪਰ ਸਖਾਵਤ ਕਰਦੀ ਹੈ, ਅਤੇ ਨਾਲੇ ਉਹਨੇ ਸਖਾਵਤ ਕੀਤੀ ਹੋਏ ਅਤੇ ਹੁਣ ਮੈਂ ਖਰਾਟੇ ਮਾਰਿਆ ਕਰ ਸੁਸਤਾ ਮਿਆ ਕਰ, ਮੈਂ ਤਾਂ ਸ਼ੁਕਰ ਅਦਾ ਕਰਨਾ ਚਾਹੀਦਾ ਉਸਦਾ ਹੋਰ ਜ਼ਿਆਦਾ ਜਿਹਨੇ ਮੈਨੂੰ ਮਾਫ਼ ਕਰ ਦਿੱਤਾ। ਵੈਸੇ ਪੁੱਤਰ ਵੇਖਿਆ ਹੈ, ਜਿੰਨਾ ਵੀ ਕੋਈ ਅੱਲਾ ਦੇ ਕਰੀਬ ਹੋਇਆ ਨਾ ਉਹ ਉਨਾ ਹੀ ਡਰਿਆ, ਪਤਾ ਨਹੀਂ ਕੀ ਬਣ। ਹਜ਼ਰਤ ਉਮਰ ਬਿਨ ਖੱਤਾਬ ਰਜ਼ੀ ਅੱਲਾਹ ਅਨਹੁ ਕਿਹਾ ਸੀ, ਅਗਰ ਐਲਾਨ ਹੋ ਜਾਏ ਕਿਆਮਤ ਵਾਲੇ ਦਿਨ ਕਿ ਸਾਰੇ ਬੰਦੇ ਜੰਨਤ 'ਚ ਪਹੁੰਚ ਗਏ ਅਤੇ ਇੱਕ ਬੰਦਾ ਨਹੀਂ ਗਿਆ, ਉਹ ਇੱਕ ਬੰਦਾ ਜੰਨਤ 'ਚ ਨਹੀਂ ਗਿਆ, ਅਤੇ ਮੈਂ ਸਮਝਾਂਗਾ ਉਹ ਫਿਰ ਮੈਂ ਹੀ ਹੋਵਾਂਗਾ ਜਨਮੀ ਜਿਹੜਾ ਮੈਂ ਨਹੀਂ ਗਿਆ, ਅਤੇ ਅਗਰ ਇਹ ਐਲਾਨ ਹੋ ਜਾਏ ਸਾਰੇ ਲੋਕ ਜਨਮ 'ਚ ਗਏ ਅਤੇ ਇੱਕ ਜੰਨਤ 'ਚ ਗਿਆ ਤਾਂ ਮੈਂ ਕਹਾਂਗਾ ਮੇਰੇ ਦੀ ਰਹਿਮਤ ਹੋਈ ਹੈ। ਗੱਲ ਇਹ ਕਿ ਮੋਮਨ ਦਾ ਇਮਾਨ ਬੈਨ ਅਲ ਖੌਫ ਬਾਰੇ ਜਾ ਉਹ ਦਰਮਿਆਨ 'ਚ ਹੁੰਦਾ, ਕਦੀ ਉਮੀਦਾਂ ਲੱਗ ਜਾਂਦੀਆਂ ਕਦੀ ਡਰ ਆ ਜਾਂਦਾ, ਇਸੇ ਤਰ੍ਹਾਂ ਹੀ ਕਰੇ ਕੰਮ। ਅੱਲਾ ਨੇ ਜਿੱਥੇ ਜੰਨਤ ਦਾ ਬਿਆਨ ਕੀਤਾ ਨਾਲ ਦੋਜ਼ਖ ਦਾ ਵੀ ਬਿਆਨ ਕੀਤਾ, ਦੋਵੇਂ ਸਾਹਮਣੇ ਰੱਖਿਆ ਕਰ। ਨੀਰੀ ਜੰਨਤ ਸੁਣਾਦਾ ਤਾਂ ਵੀ ਬੰਦੇ ਨੇ ਮਰ ਜਾਣਾ ਸੀ ਖੁਸ਼ੀ ਵਿੱਚ, ਨੀਰੀ ਗਮ ਸੁਣਾਦਾ ਤਾਂ ਗਮ 'ਚ ਮਰ ਜਾਣਾ ਸੀ। ਅੱਲਾ ਤਾਲਾ ਕਦੀ ਕਹਿੰਦਾ ਰੋ ਪਿਆ ਕਰ, ਡਰ ਪਿਆ ਕਰ, ਅਤੇ ਕਦੀ ਜੰਨਤ ਸੁਣ ਕੇ ਖੁਸ਼ ਹੋ ਜਾਇਆ ਕਰ, ਬਸ ਇਸ ਤਰ੍ਹਾਂ ਹੀ ਚੱਲਦਾ। ਹੱਕ ਕੋਈ ਵੀ ਨਹੀਂ ਅਦਾ ਕਰ ਸਕਦਾ, ਹੱਥ ਜੋੜ। ਤੁਹਾਨੂੰ ਇੱਕ ਪਤੇ ਦੀ ਗੱਲ ਦੱਸਾਂ ਮੀਆਂ ਸਾਹਿਬ ਦੀ, ਮੇਰੇ ਸ਼ੇਖ ਰੂਹਾਨੀ ਪੀਰ ਮੁਰਸ਼ਦ ਨੇ ਫਰਮਾਇਆ, ਉਹ ਭਰਾ ਅੱਲਾਹ ਕੋਲ ਡਰੀ ਡਰੀ ਡਰੀ, ਜਿੱਥੇ ਰਹਿ ਜਾਵੇ ਉੱਥੇ ਹੱਥ ਜੋੜ ਡਰ ਡਰ ਡਰ, ਜਿੱਥੇ ਨਹੀਂ ਪਿਆ ਕੰਮ ਬਣਦਾ ਰਹਿ ਗਿਆ। ਕੋਈ ਮਾਂ ਦਾ ਲਾਲ ਇੰਝ ਨਹੀਂ ਕਰ ਸਕਦਾ, ਨਾ ਕਿਸੇ ਨੇ ਇੰਝ ਕਰਨ ਦਿੰਦਾ, ਜੰਮੀ ਕੋਈ ਨਹੀਂ, ਉਹ ਸਿਰਫ ਜ਼ਾਤ ਅੱਲਾਹ ਦੀ ਪਾਕ ਹਰ ਐਬ ਦੇ ਨਕਸ। ਜਿੰਨਾ ਪੁੱਤਰ ਹੋ ਸਕਦਾ ਜੇ ਬਸ ਗੁਰਬ ਹਾਸਲ ਕਰੋ, ਅਤੇ ਅੱਜ ਦੀ ਦਿਨ ਕਿ ਸਾਰੀ ਅਤੇ ਦਰਵੇਸ਼ੀ ਉਹਨੇ ਲਿਖਿਆ, ਮਨਹੂਸ ਹੈ ਵੋ ਨੇਕੀ ਜੋ ਬੰਦੇ ਕੋ ਮਨਹੂਸ ਹੈ ਵੋ ਨੇਕੀ ਜੋ ਬੰਦੇ ਕੋ ਗਰੂਰ ਕੀ ਤਰਫ ਲੈ ਜਾਤੀ ਹੈ, ਔਰ ਮੁਬਾਰਕ ਹੈ ਵੋ ਗੁਨਾਹ ਜੋ ਬੰਦੇ ਕੋ ਤੌਬਾ ਕੀ ਤਰਫ ਲੈ ਜਾਤਾ ਹੈ। ਨੇਕੀ ਕਰਕੇ ਫਖਰ ਕਰਨਾ, ਇਹਦੇ ਨਾਲ ਉਹ ਹਜ਼ਾਰ ਦਰਜੇ ਬੰਦਾ ਬਿਹਤਰ ਹੈ ਜਿਹੜਾ ਗੁਨਾਹ ਕਰਕੇ ਤੌਬਾ ਕਰ। ਫੰਨੇ ਖਾਣਾ ਨਾ ਬਣ ਬੰਦਾ ਕਰਦੀ ਫੰਨੇ ਖਾਣਾ, ਤੁਹਾਡੀ ਤੁਹਾਡਾ ਹੱਥ ਲਿਖਦਾ, ਜ਼ੁਬਾਨ ਚੱਲਦੀ ਹੈ, ਦਿਮਾਗ ਸੋਚਦਾ, ਇਹ ਤਾਂ ਮੰਗਵੀਆਂ ਚੀਜ਼ਾਂ ਨੇ, ਉਤਾਰੀਆਂ ਚੀਜ਼ਾਂ ਨੇ, ਦਾਤੀ ਦੇ ਗਈਆਂ ਨੇ, ਅਤੇ ਜਿੰਨੇ ਦਿੱਤੀਆਂ ਨੇ ਉਹਦੇ ਗੀਤ ਗਾਈਦੇ ਹੁੰਦੇ ਨੇ ਕਿ ਆਪਣੇ ਗੀਤ ਗਾਈਦੇ ਨੇ, ਮੈਂ ਇਹ ਕਰ ਰਿਹਾ ਮੈਂ ਉਹ ਕਰ, ਅਸੀਂ ਕੁਛ ਵੀ ਨਹੀਂ ਕਰ। ਠੀਕ ਹੈ ਸ਼ੇਖ ਸਾਹਿਬ, ਦੁਆ ਦੀ ਫਿਰ ਇੱਕ ਦਫਾ ਦੁਬਾਰਾ ਤਾਕੀਦ। ਹਾਂਜੀ ਇਨਸ਼ਾਅੱਲਾ ਤਾਲਾ, ਕੋਈ ਗੱਲ ਨਹੀਂ ਪੁੱਤਰ, ਇਸ ਤਰ੍ਹਾਂ ਤਕਲਫਾਤ ਨਾ ਕਰਿਆ ਕਰੋ ਉਸ ਤਰ੍ਹਾਂ।